ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਪਗ ਸੋਭਾ ਬਿਮਲ ਕਰ ਉਰ ਕੋ ਲੰਕਾਰ ਸ਼ੁਭ ਸੁੰਦਰਤਾ ਪਾਏ ਹੈ ਦੁਇ ਲੋਕਨ ਸਤਿਕਾਰ ਸ੍ਰੀ ਗੁਰ ਪਗ ਸੋਭਾ ਬਿਮਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇੜੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਹੀ ਸੁੰਦਰ ਦੀਵਾਨ ਸਜ ਰਿਹਾ ਸ਼ਬਰ ਸ਼ਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਰਬ ਸਤਿਕਾਰ ਸਹਿਤ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਉਪਰੰਤ ਕੁਝ ਕੁ ਸਮਾਂ ਗੁਰਬਾਣੀ ਦਾ ਪਾਠ ਜਾਪ ਅਤੇ ਰਾਗੀ ਸਿੰਘਾਂ ਦੀ ਸੁੰਦਰ ਰਸਨਾ ਰਾਹੀਂ ਤੁਰਕੀ ਬਾਣੀ ਸੱਚਕੀ ਬਾਣੀ ਦਾ ਸੰਗੀਤ ਦੇ ਨਿਯਮਾਂ ਵਿੱਚ ਕੁਝ ਸਮਾਂ ਕੀਰਤਨ ਹੋਇਆ ਹੈ। ਆਪ ਗੁਰਸਿੱਖ ਸੰਗਤਾਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਸਰਵਣ ਕਰਕੇ ਮਹਾਨ ਲਾਹਾ ਹਾਸਲ ਕਰ ਰਹੇ ਸੀ। ਕੀਰਤਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਇਤਿਹਾਸ ਜੋ ਬਹੁਤ ਸਮੇਂ ਤੋਂ ਮੁੜ ਤੋਂ ਹੀ ਪ੍ਰਾਰੰਭ ਹੋਇਆ ਹੋਇਆ ਉਸਨੂੰ ਲੜੀਵਾਰ ਰੂਪ ਸੁਣਦੇ ਚਲੇ ਜਾ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਪ੍ਰਹਿਲਾਦ ਭਗਤ ਪ੍ਰਹਿਲਾਦਪੁਰੀ ਵਿੱਚ ਗਏ, ਇਹਨੂੰ ਮਹਾਨ ਬਖਸ਼ਿਸ਼ ਕੀਤੀ, ਦਰਸ਼ਨ ਦੇ ਕੇ ਨਿਹਾਲ ਕੀਤਾ, ਇਹਦੇ ਕੁਝ ਪ੍ਰਸ਼ਨ ਸਨ। ਜਿਹੜਾ ਸ਼ੀਰ ਰੂਪੀ ਪਾਂਡਾ ਹੈ, ਤੁਸੀਂ ਕਿਸ ਤਰ੍ਹਾਂ ਇਹਨੂੰ ਸਵਾਰਿਆ, ਧੋਤਾ ਹੈ, ਉਜਲ ਕੀਤਾ ਹੈ, ਇਹਦੇ ਵਿੱਚ ਕਿਹੜਾ ਦੁੱਧ ਪਾਇਆ, ਕਿਵੇਂ ਉਹਨੂੰ ਜਮਾਇਆ ਹੈ, ਇਸ ਤਰ੍ਹਾਂ ਜਾਗ ਕਿਹੜੀ ਲਾਈ ਹੈ ਅਤੇ ਕਿਹੜਾ ਗਿਆਨ ਮੱਖਣ ਕੱਢਿਆ ਹੈ। ਉਹ ਅੰਤਰੀਵ ਰੂਪ ਦੇ ਵਿੱਚ ਇਸ ਨੇ ਪੁੱਛਿਆ ਸੀ ਅਧਿਆਤਮਿਕ ਰੂਪ ਵੀ ਕਿਵੇਂ ਤੂੰ ਤਰੱਕੀ ਕੀਤੀ ਹੈ। ਉਹ ਗੁਰੂ ਨਾਨਕ ਸਾਹਿਬ ਜੀ ਨੇ ਉਸੇ ਰੂਪ ਵਿੱਚ ਹੀ ਇਹਦੇ ਫਿਰ ਪ੍ਰਸ਼ਨ ਦਾ ਉੱਤਰ ਦੇ ਦਿੱਤਾ ਸੀ। ਇਹ ਬਹੁਤ ਪ੍ਰਸੰਨ ਹੋਇਆ, ਉੱਠ ਕੇ ਚਰਨੀ ਪੈ ਗਿਆ ਹੈ। ਪਰਮੇਸ਼ਰ ਦਾ ਮਹਾਨ ਭਗਤ ਜਾਣ ਕੇ ਗੁਰੂ ਮਹਾਰਾਜ ਨੇ ਵੀ ਇਹਦਾ ਸਤਿਕਾਰ ਕੀਤਾ ਹੈ। ਫਿਰ ਭਾਈ ਬਾਲਾ ਜੀ ਨੇ ਪ੍ਰਹਿਲਾਦ ਨੂੰ ਕਿਹਾ ਵੀ ਪੁਰਾਣਾਂ ਵਿੱਚ ਜਿਸ ਤਰ੍ਹਾਂ ਤੇਰੀ ਰੱਖਿਆ ਹੋਈ ਉਹ ਸਾਰਾ ਪ੍ਰਸੰਗ ਲਿਖਿਆ ਹੋਇਆ ਹੈ, ਪੜ੍ਹਿਆ ਸੁਣਿਆ ਹੈ, ਪਰ ਤੂੰ ਆਪਣੀ ਜਵਾਨੀ ਸੁਣਾ ਵੀ ਕਿਵੇਂ ਤੇਰੀ ਰੱਖਿਆ ਹੋਈ, ਤੇਰੇ ਪਿਓ ਨੇ ਕਿਸ ਤਰ੍ਹਾਂ ਤੈਨੂੰ ਤੰਗ ਕੀਤਾ, ਉਹ ਕਾਰਨ ਕੀ ਬਣਿਆ। ਅਤੇ ਭਗਵਾਨ ਵਿਸ਼ਨੂੰ ਨਾਲ ਤੇਰੇ ਪਿਓ ਦਾ ਇੰਨਾ ਵਹਿਰ ਵਿਰੋਧ ਕਿਉਂ ਪੈ ਗਿਆ, ਉਹਦਾ ਕਾਰਨ ਕੀ ਸੀ। ਫਿਰ ਭਾਈ ਬਾਲਾ ਜੀ ਦੇ ਕਹਿਣ ਕਰਕੇ ਪ੍ਰਹਿਲਾਦ ਨੇ ਆਪਣਾ ਸਾਰਾ ਪ੍ਰਸੰਗ ਸੁਣਾਇਆ ਵੀ ਮੇਰਾ ਪਿਤਾ ਹਰਨਾਕਸ਼ ਸੀ, ਉਹਦਾ ਦੂਜਾ ਭਾ ਹਿਰਨਕਸ਼ਿਪ ਸੀ। ਜਿਹੜਾ ਹਿਰਨਕਸ਼ਿਪ ਸੀ ਉਹ ਧਰਤੀ ਨੂੰ ਲੈ ਕੇ ਛੇਵੇਂ ਪਤਾਲ ਵਿੱਚ ਰਸਾਤਲ ਵਿੱਚ ਚਲਿਆ ਗਿਆ ਸੀ। ਅਤੇ ਉਸ ਵੇਲੇ ਫਿਰ ਵਰਾਹ ਰੂਪ ਧਾਰ ਕੇ, ਸੂਰ ਦਾ ਅਵਤਾਰ ਧਾਰ ਕੇ ਵਿਸ਼ਨੂੰ ਜੀ ਨੇ ਹਿਰਨਕਸ਼ਿਪ ਨੂੰ ਮਾਰਿਆ, ਧਰਤੀ ਨੂੰ ਲਿਆਂਦਾ। ਭਰਾ ਦੇ ਮਾਰਨੇ ਕਰਕੇ ਫਿਰ ਮੇਰਾ ਪਿਤਾ ਹਿਰਨਾਕਸ਼ ਭਗਵਾਨ ਵਿਸ਼ਨੂੰ ਨਾਲ ਵੈਰ ਕਰਨ ਲੱਗ ਪਿਆ। ਇੱਥੋਂ ਤੱਕ ਕਹਿ ਦਿੱਤਾ ਵੀ ਜਿੱਥੇ ਕਿੱਥੇ ਵਿਸ਼ਨੂੰ ਦਾ ਉਪਾਸ਼ਕ ਦੇਖਦੇ ਉੱਥੇ ਉੱਥੇ ਸਭ ਰਿਸ਼ੀਆਂ ਮੁਨੀਆਂ ਬ੍ਰਾਹਮਣਾਂ ਨੂੰ ਮਾਰ ਮੁਕਾਓ, ਸ਼ਹਿਰਾਂ ਨਗਰਾਂ ਨੂੰ ਅੱਗ ਲਾ ਕੇ ਸਾੜ ਦਿਓ। ਇਸ ਤਰ੍ਹਾਂ ਹੀ ਜਿਹੜੇ ਉਹ ਮੇਰੇ ਪਿਤਾ ਦੇ ਨੌਕਰ ਚਾਕਰ ਸਿਪਾਹੀ ਸੀ ਥਾਂ ਥਾਂ ਗਏ, ਉਹਨਾਂ ਨੇ ਇਸੇ ਤਰ੍ਹਾਂ ਹੀ ਉਪਦਰਵ ਕੀਤੇ। ਇਸੇ ਤਰ੍ਹਾਂ ਫਿਰ ਮੇਰਾ ਜਿਹੜਾ ਪਿਓ ਹੈ ਤਪ ਕਰਨ ਵਾਸਤੇ ਚਲਿਆ ਗਿਆ, ਉਹ ਮਦਰਾਚਲ ਪਹਾੜ ਉੱਪਰ ਇੱਕ ਅੰਗੂਠੇ ਦੇ ਭਾਰ ਹੋ ਕੇ ਤਪ ਕਰਨ ਲੱਗ ਪਿਆ। ਕੋਈ ਨਾ ਪਾਣੀ ਪੀਂਦਾ, ਨਾ ਕੋਈ ਭੋਜਨ ਛਕਦਾ ਹੈ। ਇਸ ਤਰ੍ਹਾਂ ਮਹਾਨ ਸਖਤ ਉਹਨੇ ਤਪ ਕੀਤਾ, ਇਸ ਕਰਕੇ ਧਰਤੀ ਵਿੱਚ ਭੂਚਾਲ ਆਉਣ ਲੱਗ ਪਏ, ਸਾਰੇ ਦੇਵਤੇ ਵਿਆਕੁਲ ਹੋ ਗਏ। ਫਿਰ ਬ੍ਰਹਮਾ ਕੋਲ ਦੇਵਤੇ ਗਏ ਵੀ ਇਸ ਤਰ੍ਹਾਂ ਜੀ ਸਾਰਿਆਂ ਦੇ ਸਾਹ ਰੁਕ ਗਏ ਹੈ, ਆਪਣੇ ਸਮੁੰਦਰਾਂ ਵਿੱਚ ਤੂਫਾਨ ਆ ਰਹੇ ਹੈ, ਧਰਤੀ 'ਚ ਭੂਚਾਲ ਆ ਰਹੇ ਹੈ, ਵੀ ਐਸਾ ਕਿਉਂ ਹੈ। ਬ੍ਰਹਮਾ ਨੇ ਦੱਸਿਆ ਵੀ ਇਸ ਤਰ੍ਹਾਂ ਮੇਰੀ ਇੱਕ ਤਪੱਸਿਆ ਕਰ ਰਿਹਾ ਹਰਨਾਕਸ਼, ਉਹਦੇ ਕਰਕੇ ਹੈ, ਅਤੇ ਮੈਂ ਜਾ ਰਿਹਾ ਹਾਂ, ਇਹ ਠੀਕ ਹੋ ਜਾਏਗਾ। ਫਿਰ ਬ੍ਰਹਮਾ ਮੇਰੇ ਪਿਓ ਕੋਲ ਆਇਆ, ਇਹ ਤਪੱਸਿਆ ਦੇ ਕੇ ਉਸਨੂੰ ਕਿਹਾ ਵੀ ਪਰ ਮੰਗ ਜੋ ਮੰਗਦਾ ਹੈ। ਉਸ ਵੇਲੇ ਪਹਿਲਾਂ ਤਾਂ ਮੇਰੇ ਪਿਤਾ ਹਰਨਾਕਸ਼ ਨੇ ਬ੍ਰਹਮਾ ਦੀ ਉਸਤਤੀ ਕੀਤੀ, ਮੰਗਲ ਕੀਤਾ, ਉਦੋਂ ਬਾਅਦ ਫਿਰ ਪਰ ਮੰਗੇ ਕਿ ਜੇ ਪ੍ਰਸੰਨ ਹੋ ਫਿਰ ਮੈਂ ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ ਮੈਂ ਨਾ ਮਰਾਂ। ਇਸੇ ਤਰ੍ਹਾਂ ਬ੍ਰਹਮਾ ਜਿੰਨੀ ਤੇਰੀ ਸ੍ਰਿਸ਼ਟੀ ਸਾਜੀ ਹੈ, ਦੇਵਤੇ ਦੈਂਤ ਹੈ, ਜੱਖ ਹੈ, ਹੋਰ ਰਾਕਸ਼ ਹੈ, ਕਿੰਨਾ ਕਿਸੇ ਕਰਕੇ ਮੇਰੀ ਮੌਤ ਨਾ ਹੋਵੇ। ਇਸੇ ਤਰ੍ਹਾਂ ਕਿਸੇ ਮਹੀਨੇ ਵਿੱਚ ਨਾ, ਕਿਸੇ ਸਾਲ ਵਰੇ ਵਿੱਚ ਨਾ ਹੋਵੇ। ਜਿੰਨੇ ਤਰ੍ਹਾਂ ਦੇ ਸ਼ਸਤਰ ਹੈ ਕਿਸਮਾਂ ਕਿਸਮਾਂ ਦੇ, ਉਹਨਾਂ ਕਰਕੇ ਵੀ ਮੇਰੀ ਕੋਈ ਮੌਤ ਨਾ ਹੋਵੇ, ਸ਼ਸਤਰਾਂ ਕਰਕੇ ਵੀ ਮੈਂ ਮਰ ਨਾ ਸਕਾਂ। ਇਸ ਤਰ੍ਹਾਂ 12 ਵਰ ਲੈ ਲਏ ਸੀ ਉਸਨੇ। ਬ੍ਰਹਮਾ ਨੇ ਠੀਕ ਹੈ ਵੀ ਐਸੇ ਹੋਵੇਗਾ, ਇਉਂ ਵਰ ਲੈ ਕੇ ਫਿਰ ਇਸਨੇ ਸਭ ਤੋਂ ਪਹਿਲਾਂ ਕਹਿੰਦੇ ਮਾਤ ਲੋਕ ਵਿੱਚ ਫਤਿਹ ਕਰਦਿਆਂ ਹੋਇਆਂ ਬ੍ਰਹਮ ਲੋਕ ਬ੍ਰਹਮਾ ਦੇ ਲੋਕ ਵਿੱਚ ਚਲਿਆ ਗਿਆ ਅਤੇ ਉੱਥੇ ਜਾ ਕੇ ਆਪਣਾ ਆਸਣ ਜਮਾ ਲਿਆ। ਇੰਦਰ ਲੋਕ ਵਿੱਚ ਜਾ ਕੇ ਦੇਵਤੇ ਭਜਾ ਅਤੇ ਇੰਦਰ ਸਮੇਤ ਇਸ ਤਰ੍ਹਾਂ ਫਿਰ ਸਾਰੇ ਪੈਪੀਤ ਹੋ ਗਏ। ਫਿਰ ਉਹ ਭਗਵਾਨ ਵਿਸ਼ਨੂੰ ਕੋਲ ਗਏ, ਮਹਾਰਾਜ ਸਾਰੀ ਜਿਹੜੀ ਮਰਜ਼ਾਦਾ ਹੈ ਉਹ ਤਾਂ ਇਹ ਹਰਨਾਕਸ਼ ਨੇ ਖਤਮ ਕਰ ਛੱਡੀ ਹੈ, ਇਹ ਬਹੁਤ ਦੁਖੀ ਕਰ ਰਿਹਾ ਹੈ। ਇਸ ਤਰ੍ਹਾਂ ਫਿਰ ਜਦੋਂ ਦੇਵਤਿਆਂ ਨੇ ਬੇਨਤੀ ਕੀਤੀ, ਆਕਾਸ਼ਬਾਣੀ ਹੋਈ, ਭਗਵਾਨ ਨੇ ਕਿਹਾ ਕੋਈ ਨਾ ਚਿੰਤਾ ਮਤ ਕਰੋ, ਇਹਦੇ ਘਰ ਦੇ ਵਿੱਚ ਮੇਰਾ ਭਗਤ ਹੋਏਗਾ, ਉਹਨੂੰ ਇਹ ਦੁਖੀ ਕਰੇਗਾ ਅਤੇ ਫਿਰ ਉਸਦੇ ਕਾਰਨ ਕਰਕੇ ਮੈਂ ਇਹਨੂੰ ਮਾਰ ਮੁਕਾਵਾਂਗਾ। ਇਸ ਤਰ੍ਹਾਂ ਭਾਈ ਬਾਲਾ ਜੀ ਇਹ ਮੇਰੇ ਪਿਤਾ ਦਾ ਅਤੇ ਮੇਰੇ ਭਰਾ ਦਾ ਪ੍ਰਸੰਗ ਹੈ, ਇਸ ਤਰ੍ਹਾਂ ਮੇਰੇ ਪਿਓ ਦਾ ਵੀ ਭਗਵਾਨ ਵਿਸ਼ਨੂੰ ਨਾਲ ਬੈਰ ਭੱਜਿਆ ਭਰਾ ਦੇ ਮਾਰਨ ਕਰਕੇ। ਇਹ ਕੁਝ ਪ੍ਰਸੰਗ ਪ੍ਰਹਿਲਾਦ ਜੀ ਨੇ ਜਿਵੇਂ ਦੱਸਿਆ ਸੀ, ਉਹ ਕਵੀ ਸੰਤੋਖ ਸਿੰਘ ਜੀ ਨੇ ਉਸੇ ਤਰ੍ਹਾਂ ਉਸਨੂੰ ਆਪਣੀ ਕਾਵਿ ਰਚਨਾ ਵਿੱਚ ਅਲੱਥਾ ਕੀਤਾ। ਉਹ ਕੱਲ੍ਹ ਆਪਾਂ ਕੁਝ ਪ੍ਰਸੰਗ ਸੁਣਿਆ ਸੀ, ਅੱਗੇ ਜਿਵੇਂ ਪ੍ਰਹਿਲਾਦ ਭਗਤ ਜੀ ਨੇ ਭਾਈ ਬਾਲਾ ਜੀ ਨੂੰ ਆਪਣਾ ਪ੍ਰਸੰਗ ਸੁਣਾਇਆ ਸੀ, ਉਹ ਅੱਜ ਆ ਰਿਹਾ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸ੍ਰੀ ਗੁਰ ਪਗ ਸੋਭਾ ਬਿਮਲ। ਕਵੀ ਸੰਤੋਖ ਸਿੰਘ ਜੀ ਉੱਤਮ ਭਗਤੀ ਦੁਆਰਾ ਆਪਣੇ ਮਨ ਦੇ ਮਨ ਨੂੰ ਸੰਬੋਧਨ ਕਰਕੇ ਹੋਏ ਇਹ ਮਹਾਰਾਜ ਦੇ ਚਰਨਾਂ ਕਮਲਾਂ ਦੀ ਸੋਭਾ ਦਾ ਮੰਗਲ ਕਰ ਰਹੇ। ਇਹ ਮੇਰੇ ਮਨਾਂ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਚਰਨਾ ਕਮਲਾਂ ਦੀ ਉਜਲ ਸੋਭਾ ਹੈ। ਕਰ ਉਰ ਕੋ ਲੰਕਾਰ। ਕਹਿੰਦੇ ਆਪਣੇ ਹਿਰਦੇ ਦਾ ਉਹਨੂੰ ਗਹਿਣਾ ਬਣਾ ਲੈਣਾ ਕਰ। ਸ਼ੁਭ ਸੁੰਦਰਤਾ ਪਾਏ ਹੈ ਮੇਰੇ ਮਨਾਂ, ਜਦੋਂ ਹਿਰਦੇ ਦਾ ਤੂੰ ਗਹਿਣਾ ਬਣਾ ਕੇ ਗੁਰੂ ਕੀ ਸੋਭਾ ਨੂੰ ਧਾਰ ਲਏਗਾ ਫਿਰ ਬੜੀ ਚੰਗੀ ਸੁੰਦਰਤਾ ਤੂੰ ਪਾਵੇਂਗਾ, ਬਹੁਤ ਹੀ ਭਾਗਾਂ ਵਾਲੀ ਸੁੰਦਰਤਾ ਤੂੰ ਪ੍ਰਾਪਤ ਕਰੇ, ਬਹੁਤ ਸੁੰਦਰ ਹੋ ਜਾਏਗਾ ਹੇ ਮੇਰਾ ਮਨਾ। ਦੁਆ ਲੋਕਾਂ ਨੂੰ ਸਤਿਕਾਰ। ਜਿੱਥੇ ਵੀ ਹੇ ਮੇਰੇ ਮਨਾ ਤੂੰ ਸਰੀਰ ਕਰਕੇ ਆ ਜਾਏਗਾ, ਉਹ ਦੋਹਾਂ ਲੋਕਾਂ ਵਿੱਚ ਹੀ ਤੇਰਾ ਆਦਰ ਸਤਿਕਾਰ ਹੋਵੇਗਾ। ਜਾਂ ਜੀਵ ਨੂੰ ਕਹਿੰਦੇ ਅੰਦਰਲੇ ਨੂੰ ਜੇ ਗੁਰੂ ਮਹਾਰਾਜ ਦੀ ਸੋਭਾ ਜਿਹੜੀ ਉੱਜਲ ਹੈ ਉਹਨੂੰ ਹਿਰਦੇ ਵਿੱਚ ਤੂੰ ਗਹਿਣਾ ਕਰਕੇ ਬੁਲਾ ਲੈ ਧਾਰ ਲੈ। ਇਹ ਜੀਵ ਅੰਦਰਲੇ ਸੋਹਣੀ ਚੰਗੀ ਸੁੰਦਰਤਾ ਤੂੰ ਪਾਏਗਾ ਦੋਹਾਂ ਲੋਕਾਂ ਵਿੱਚ, ਹੇ ਮੇਰੇ ਜੀਵ ਆਤਮਾ ਤੇਰਾ ਸਤਿਕਾਰ ਹੋਵੇਗਾ। ਜਾਂ ਗੁਰਸਿੱਖ ਦਾ ਨੂੰ ਸੰਬੋਧਨ ਕਰਕੇ ਕਹਿ ਰਹੇ ਹੈ ਵੀ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੀ ਉਜਲ ਸੋਭਾ ਨੂੰ ਹਿਰਦੇ ਵਿੱਚ ਤੂੰ ਗਹਿਣਾ ਰੂਪ ਕਰਕੇ ਧਾਰ ਲੈ, ਗਹਿਣਾ ਬਣਾ ਕੇ ਪਹਿਨ ਲੈ। ਫਿਰ ਵੀ ਗੁਰਸਿੱਖਾ ਸੋਹਣੀ ਸੁੰਦਰਤਾ ਤੂੰ ਪਾਵੇਂਗਾ ਦੋਹਾਂ ਲੋਕਾਂ ਵਿੱਚ, ਤੇਰਾ ਅਦਭੁਤ ਸਤਿਕਾਰ ਹੋਵੇਗਾ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਸੁਣਹੁ ਗੁਰੂ ਅੰਗਦ ਸੁਖ ਰਾਸਾ। ਭਾਈ ਬਾਲਾ ਜੀ ਕਹਿੰਦੇ ਹੇ ਸੁਖਾਂ ਦੇ ਰਾਸਾ ਖਜ਼ਾਨਾ ਰੂਪ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਆਪ ਪ੍ਰਸੰਗ ਸੁਣੋ ਜੀ। ਪੁਨ ਪ੍ਰਹਿਲਾਦ ਕਹਿਤ ਇਤਿਹਾਸਾ। ਇਸੇ ਤਰ੍ਹਾਂ ਜਿਹੜਾ ਪ੍ਰਹਿਲਾਦ ਭਗਤ ਹੈ ਉਸਨੇ ਮੈਨੂੰ ਆਪਣਾ ਸਾਰਾ ਪ੍ਰਸੰਗ ਕਿਹਾ, ਪ੍ਰਸੰਗ ਸੁਣਾਇਆ। ਮੁਝ ਸਮੇਤ ਜਨਮੇ ਸੁਤ ਚਾਰਾ। ਗੁਰੂ ਅੰਗਦ ਸਾਹਿਬ ਜੀ ਪ੍ਰਹਿਲਾਦ ਭਗਤ ਨੇ ਮੈਨੂੰ ਇਉਂ ਦੱਸਿਆ ਵੀ ਭਾਈ ਬਾਲਾ ਜੀ ਮੇਰੇ ਸਮੇਤ ਇਉਂ ਕਹਿੰਦੇ ਪਿਓ ਦੇ ਘਰ ਦੇ ਵਿੱਚ ਚਾਰ ਪੁੱਤਰ ਪੈਦਾ ਹੋਏ, ਸਭ ਤੋਂ ਵੱਡਾ ਮੈਂ ਪ੍ਰਹਿਲਾਦ ਸੀ, ਮੇਰੇ ਤੋਂ ਛੋਟਾ ਦੂਜਾ ਅਹਿਲਾਦ ਸੀ, ਤੀਸਰਾ ਸਹਿਲਾਦ ਸੀ, ਚੌਥੇ ਦਾ ਨਾਮ ਸੀ ਹੈਲਾਦ। ਇਸ ਤਰ੍ਹਾਂ ਮੇਰੇ ਸਵੇਰ ਚਾਰ ਪੁੱਤਰ ਮੇਰੇ ਪਿਓ ਦੇ ਘਰ ਦੇ ਵਿੱਚ ਪੈਦਾ ਹੋਏ। ਕੰਚਨ ਵਪ ਪਾ ਹਰਖ ਅਪਾਰਾ। ਇਹ ਭਾਈ ਬਾਲਾ ਜੀ, ਜਿਸ ਵੇਲੇ ਇਸ ਤਰ੍ਹਾਂ ਮੇਰੇ ਪਿਓ ਦੇ ਘਰ ਦੇ ਅਸੀਂ ਚਾਰ ਪੁੱਤਰ ਪੈਦਾ ਹੋ ਗਏ ਤੇ ਮੇਰੇ ਪਿਓ ਨੂੰ ਬਹੁਤ ਹੀ ਕਹਿੰਦੇ ਉਹ ਆਨੰਦ ਹੋਇਆ, ਬੇਨਤੀ ਖੁਸ਼ ਹੋਇਆ ਹੈ। ਮੋਹ ਪਾਰ ਕਰੁਣਾ ਨਾਰਦ ਕੀਨੀ। ਪਰ ਹੇ ਭਾਈ ਬਾਲਾ ਜੀ, ਮੈਂ ਜੋ ਵੱਡਾ ਪੁੱਤਰ ਪ੍ਰਹਿਲਾਦ ਸੀ, ਮੇਰੇ ਉੱਪਰ ਤਾਂ ਨਾਰਦ ਮੁਨੀ ਨੇ, ਜਿਸ ਵੇਲੇ ਮੈਂ ਅਜੇ ਪੇਟ ਵਿੱਚ ਹੀ ਸੀ ਮਾਂ ਦੇ, ਉਸ ਵੇਲੇ ਮੇਰੀ ਮਾਂ ਕੋਲ ਆ ਕੇ ਕਿਰਪਾ ਕਰ ਦਿੱਤੀ ਸੀ। ਉਹ ਪੁਰਾਣਾ ਵਿੱਚ ਐਸਾ ਪ੍ਰਸੰਗ ਹੈ ਵੀ ਜਦੋਂ ਇਹ ਤਪ ਕਰਨ ਵਾਸਤੇ ਚੱਲਿਆ ਸੀ ਨਾ ਹਰਨਾਕਸ਼, ਉਸ ਵੇਲੇ ਇਹ ਜਿਹੜਾ ਪ੍ਰਹਿਲਾਦ ਪੇਟ ਵਿੱਚ ਸੀ, ਯਾਨੀ ਗਰਭ ਵਿੱਚ ਸੀ, ਅਤੇ ਮੁਲਤਾਨ ਸ਼ਹਿਰ ਰਾਜਧਾਨੀ ਸੀ ਹਰਨਾਕਸ਼ ਦੀ। ਜਦੋਂ ਇਹ ਜਾ ਕੇ ਮਦਰਾਚੀ ਪਹਾੜ ਦੀ ਟੁੱਟੀ 'ਚ ਛੜ ਗਿਆ, ਇੰਦਰਦੇਵ ਜੀ ਨੂੰ ਕਹਿੰਦੇ ਪਤਾ ਲੱਗਿਆ, ਅਤੇ ਉਹਨੇ ਦੇਵਤਿਆਂ ਦੇ ਸਹਿਤ ਆ ਕੇ ਮੁਲਤਾਨਪੁਰੇ ਉੱਪਰ ਧਾਵਾ ਬੋਲ ਦਿੱਤਾ ਸੀ, ਹੱਲਾ ਬੋਲ ਦਿੱਤਾ ਸੀ, ਸਾਰੇ ਦਿਨ ਦੂਜੇ ਭਜਾ ਦਿੱਤੇ ਸੀ। ਅਤੇ ਫਿਰ ਜਿਹੜੀ ਇਹ ਰਾਕਸ਼ ਦੇ ਘਰ ਵਾਲੀ ਹੈ ਪ੍ਰਹਿਲਾਦ ਦੀ ਮਾਂ ਹੈ, ਇਹਨੂੰ ਫੜ ਕੇ ਨੂੜ ਕੇ ਲੈ ਕੇ ਚੱਲਿਆ ਸੀ ਵੀ ਜਦੋਂ ਇਹਦੇ ਪੇਟ ਵਿੱਚੋਂ ਬੱਚਾ ਪੈਦਾ ਹੋ, ਇਹ ਹਰਨਾਕਸ਼ ਵਰਗਾ ਹੀ ਹੋਊਗਾ, ਬੜੇ ਨਹੀਂ ਚੜ੍ਹ, ਇਹਨੂੰ ਵੀ ਮਾਰੂੰਗਾ। ਇਹਦੇ ਰਸਤੇ ਵਿੱਚ ਨਾਰਦ ਮੁਨੀ ਦਾ ਮਿਲਾਪ ਹੋ ਗਿਆ ਸੀ। ਇੰਦਰ ਦੇਵ ਜੀ ਨੂੰ ਕਿਹਾ ਵੀ ਇਹਨੂੰ ਕਿੱਧਰ ਨੂੰ ਤੂੰ ਇਸਤਰੀ ਨੂੰ ਲਿਜਾ ਰਿਹਾ ਹੈ? ਅਤੇ ਇੰਦਰ ਦੇਵ ਜੀ ਨੇ ਕਿਹਾ, ਨਾਰਦ ਮੁਨੀ ਜੀ, ਇਹ ਹੈ ਹਰਨਾਕਸ਼ ਜੀ ਘਰ ਵਾਲੀ, ਉਹ ਹੈ ਪੁਆੜਿਆਂ ਦੀ ਜੜ੍ਹ, ਉਹਨੇ ਬੜੇ ਤੰਗ ਕੀਤੇ ਹੈ, ਉਹ ਗਿਆ ਹੁਣ ਤਪ ਕਰਨ, ਅਸੀਂ ਸੁਨੀ ਦੇਖ ਕੇ ਤਾਵਾ ਬੋਲਤਾ ਅਤੇ ਇਸ ਤਰ੍ਹਾਂ ਵਿਜੇ ਕਰ ਲਈਏ, ਅਤੇ ਇਹ ਹੁਣ ਉਹਦੇ ਘਰ ਵਾਲੇ ਨੂੰ ਲੈ ਕੇ ਚੱਲੇ ਹਾਂ ਵੀ ਇਹਦੇ ਪੇਟ ਤੋਂ ਜਿਹੜਾ ਜੰਮੂਗਾ ਉਹਨੂੰ ਮੈਂ ਮਾਰੂੰਗਾ। ਅਤੇ ਹਰਨਾਕਸ਼ ਨੂੰ ਇਸ ਤਰ੍ਹਾਂ ਫਿਰ ਇੰਦਰ ਤੋਂ ਗੱਲਬਾਤ ਸੁਣ ਕੇ ਨਾਰਦ ਮੁਨੀ ਨੇ ਇੰਦਰ ਨੂੰ ਕਿਹਾ ਵੀ ਇਹ ਜਿਹੜਾ ਇਹਦੇ ਪੇਟ ਤੋਂ ਪੈਦਾ ਹੋਣਾ ਉਹਨੂੰ ਕੋਈ ਨਹੀਂ ਮਾਰ ਸਕਦਾ ਹੈ, ਨਾ ਤੂੰ ਨਾ ਮੈਂ ਨਾ ਕੋਈ ਇਹਦਾ ਪਿਓ ਆਦਿਕ, ਉਹ ਤਾਂ ਭਗਵਾਨ ਦਾ ਭਗਤ ਹੋਣਾ ਇਹਦੇ ਪੇਟ ਤੋਂ, ਇਹਦੇ ਪਿੱਛੇ ਤਾਂ ਹਰਨਾਕਸ਼ ਦਾ ਖਾਤਮਾ ਹੋਣਾ ਹੈ, ਇਸ ਕਰਕੇ ਵੀ ਇਹਨੂੰ ਤੂੰ ਛੱਡ ਦੇ। ਇਸ ਤਰ੍ਹਾਂ ਜਦੋਂ ਫਿਰ ਇੰਦਰ ਛੱਡ ਗਿਆ ਵੀ ਭਗਤ ਦਾ ਭਗਤ ਹੋਣਾ ਇਹ ਪਰਮੇਸ਼ਰ ਦਾ ਭਗਵਾਨ ਦਾ, ਫਿਰ ਮੇਰੀ ਮਾਂ ਕਹਿੰਦੇ ਰਿਸ਼ੀਆਂ ਮੁਨੀਆਂ ਕੋਲ ਬਾਹਰ ਜੰਗਲ ਵਿੱਚ ਰਹਿਣ ਲੱਗ ਪਈ, ਉੱਥੇ ਫਿਰ ਮੇਰਾ ਉਤਪਤੀ ਹੋਈ, ਪੈਦਾ ਹੋਇਆ। ਇੱਥੇ ਨਾਰਦ ਮੁਨੀ ਜੀ ਆ ਗਏ, ਇਹ ਮੇਰੀ ਮਾਂ ਨੂੰ ਉਪਦੇਸ਼ ਦੇਣ ਲੱਗ ਪਈ, ਤੂੰ ਇਸ ਤਰ੍ਹਾਂ ਵੀ ਓਮ ਭਗਵਤੇ ਸ਼੍ਰੀ ਵਾਸ਼ਦੇਵਾਏ ਨਮਹਿ ਇਹ ਜਾਪ ਜਪਿਆ ਕਰ। ਕਹਿੰਦੇ ਇਸ ਤਰ੍ਹਾਂ ਮੈਨੂੰ ਬਾਲਕ ਅਵਸਥਾ ਵਿੱਚ ਹੀ ਨਾਰਦ ਜੀ ਮੁੜ ਗਏ ਤੇ ਮੈਨੂੰ ਅੰਦਰੇ ਕਹਿੰਦੇ ਉਹ ਮਾਂ ਦੁਆਰਾ ਸਿੱਖਿਆ ਪ੍ਰਾਪਤ ਹੋ ਗਈ, ਸਦਾ ਭਗਤ ਮਹਿ ਮਤ ਰਹਿ ਭੀਨੀ। ਇਸ ਕਰਕੇ ਕਹਿੰਦੇ ਨਾਰਦ ਮੁਨੀ ਦੇ ਕਰਕੇ ਮੇਰਾ ਹਮੇਸ਼ਾ ਮੇਰੀ ਜਿਹੜੀ ਅਕਲ ਵੱਧ ਹੈ ਪ੍ਰੇਮ ਰੰਗ ਦੇ ਵਿੱਚ ਭਿੱਜੀ ਰਹਿੰਦੀ, ਜੁੜੀ ਰਹਿੰਦੀ। ਬਾਲ ਬੈਸ ਤੇ ਕ੍ਰੀੜਾ ਤਿਆਗੀ। ਇਹ ਭਾਈ ਬਾਲਾ ਜੀ, ਬਾਲ ਕੁਮਰਾ ਸਮੇਂ ਵੀ ਮੈਂ ਜਿਹੜੀ ਕੋਈ ਬੱਚਿਆਂ ਵਾਲੀ ਖੇਡ ਹੈ ਉਹ ਛੱਡ ਦਿੱਤੀ ਹੋਈ ਸੀ। ਹਰ ਕੇ ਚਰਨ ਕਮਲ ਮਤ ਪਾ ਗਈ। ਮੇਰੀ ਜਿਹੜੀ ਅਕਲ ਵੱਧ ਹੈ ਵਾਹਿਗੁਰੂ ਭਗਵਾਨ ਦੇ ਚਰਨਾਂ ਕਮਲਾਂ ਵਿੱਚ ਹੀ ਜੁੜੀ ਰਹਿੰਦੀ ਸੀ, ਰੰਗੀ ਰਹਿੰਦੀ ਸੀ। ਬੈਠਤ ਉਠਤ ਸੋਵਤ ਜਾਗਤ। ਭਾਵੇਂ ਚੌਂਕੜਾ ਮਾਰ ਕੇ ਬੈਠਦਾ ਜਾਂ ਉੱਠ ਕੇ ਚੱਲ ਪੈਂਦਾ, ਸੌ ਜਾਂਦਾ ਜਾਂ ਜਾਗਦਾ ਹੁੰਦਾ, ਸਿਮਰਨ ਨਾਮ ਵਿਖੈ ਅਨੁਰਾਗਤ। ਇਸ ਤਰ੍ਹਾਂ ਕਹਿੰਦੇ ਨਾਮ ਸਿਮਰਨ ਦੇ ਵਿੱਚ ਮੈਂ ਬੜਾ ਪ੍ਰੇਮ ਕਰਦਾ ਹਮੇਸ਼ਾ। ਚਿੰਤਾ ਚਿਤਵ ਚਰਨ ਪ੍ਰਭ ਕਭੀ। ਕਈ ਵਾਰੀ ਤਾਂ ਜਿਹੜਾ ਭਗਵਾਨ ਉਹਦੇ ਚਰਨਾਂ ਕਮਲਾਂ ਦੀ ਜਿਹੜਾ ਪ੍ਰੇਮ ਪਿਆਰ ਹੈ ਵੀ ਕਿਵੇਂ ਵਧੇ ਫੁੱਲੇ, ਚਿੰਤਾ ਕਰਕੇ ਚਿਤ ਉਦਾਸ ਸੋਚਦਾ, ਰੋਧਨ ਹਿਰਦੇ ਉਮੰਗਤ ਤਬ ਹੀ, ਤਾਂ ਕਹਿੰਦੇ ਹਿਰਦੇ ਵਿੱਚ ਉਛਾਲਾ ਜਾ ਉੱਠਦਾ ਤੇ ਮੈਂ ਰੋਣ ਵੀ ਲੱਗ ਪੈਂਦਾ ਵੈਰਾਗ ਵਿੱਚ ਆ ਕੇ। ਕਬ ਚਿੰਤਾ ਤਜ ਗੁਣ ਨ ਸਿਮਰ ਕੇ, ਭਾਈ ਬਾਲਾ ਜੀ ਕਦੇ ਚਿੰਤਾ ਦੀ ਛੱਡ ਕੇ ਮੈਂ ਭਗਵਾਨ ਦੇ ਗੁਣਾਂ ਨੂੰ ਯਾਦ ਕਰਕੇ, ਹਸਤ ਭਇਓ ਔਰ ਹਰ ਖੁਸ਼ੋ ਧਾਰ ਕੇ, ਖੁਸ਼ੀ ਜੇ ਧਾਰ ਕੇ ਮੈਂ ਬਹੁਤ ਹੀ ਹੱਸਣ ਲੱਗ ਪੈਂਦਾ। ਕਬ ਉੱਚੇ ਸੁਰਸੋਂ ਗੁਣ ਗਾਉਂ, ਕਦੇ ਕਦੇ ਹੇ ਭਾਈ ਬਾਲਾ ਜੀ ਉੱਚੀ ਆਵਾਜ਼ ਨਾਲ ਭਗਵਾਨ ਦੇ ਮੈਂ ਗੁਣ ਗਾਉਣ ਲੱਗ ਪੈਂਦਾ। ਕਬ ਨਾਚਾ ਹੋਇ ਲਾਜ ਨਕਾਊ, ਕਦੇ ਮੈਂ ਕਹਿੰਦੇ ਇਸ ਤਰ੍ਹਾਂ ਨੱਚਣ ਟੱਪਣ ਲੱਗਦਾ, ਕੋਈ ਲੱਜਿਆ ਕੋਈ ਸ਼ਰਮ ਸ਼ੁਰੂ ਨਾ ਕਰਦਾ। ਕਬ ਤੂਸ਼ਣ ਕਰ ਧਾਰੋਂ ਧਿਆਨ, ਕਦੇ ਕਦੇ ਚੁੱਪ ਧਾਰ ਕੇ ਮੈਂ ਭਗਵਾਨ ਦਾ ਧਿਆਨ ਕਰਨ ਲੱਗ ਪੈਂਦਾ। ਲੋਚਨ ਤੇ ਜਲ ਧਾਰ ਚਲਾਨਾ, ਰਾਗ ਵਿੱਚ ਆ ਕੇ ਨੇਤਰਾਂ ਵਿੱਚੋਂ ਮੇਰੇ ਪਾਣੀ ਦੀਆਂ ਧਾਰਾਂ ਨਿਕਲਣ ਡਿੱਗਣ ਲੱਗ ਪਈਆਂ, ਥਰੂ ਡਿੱਗਣ ਲੱਗ ਪੈਂਦੇ ਗਿਰਨ ਪੈਂਦੇ। ਨਿਹ ਕਿੰਚਨ ਏਕ ਲਿਵ ਲਾਗੀ, ਇਸ ਤਰ੍ਹਾਂ ਭਾਈ ਬਾਲਾ ਜੀ ਮੇਰੀ ਇੱਕ ਜਿਹੜੀ ਬਿਰਤੀ ਹੈ ਨਿਰਸ਼ਚਿਤ ਹੋ ਕੇ ਭਗਵਾਨ ਵਿੱਚ ਹੀ ਜੁੜੀ ਰਹਿੰਦੀ। ਨੀਂਦ ਭੁੱਖ ਜਾਂ ਤੇ ਸਭ ਭਾਗੀ, ਇਸ ਕਰਕੇ ਕਹਿੰਦੇ ਮੇਰੀ ਜਿਹੜੀ ਬਹੁਤੀ ਭੁੱਖ ਸੀ ਨੀਂਦ ਸੀ ਸਭ ਭੱਗ ਗਈ। ਬਿਲਕੁਲ ਥੋੜ੍ਹੀ ਜਿਹੀ ਨੀਂਦ, ਥੋੜ੍ਹੀ ਜਿਹੀ ਭੁੱਖ, ਥੋੜ੍ਹਾ ਹੀ ਖਾਂਦਾ ਥੋੜ੍ਹਾ ਹੀ ਸੌਂਦਾ। ਪ੍ਰਭ ਪਦ ਪੰਕਜ ਪ੍ਰੇਮ ਅਪਾਰਾ, ਪ੍ਰਭੂ ਭਗਵਾਨ ਦੇ ਚਰਨਾਂ ਕਮਲਾਂ ਵਿੱਚ ਮੇਰਾ ਬੇਅੰਤ ਪ੍ਰੇਮ ਹੁੰਦਾ। ਜਾਗ ਰਹਿਓ ਮਨ ਸਾਂਝ ਸਕਾਰਾ, ਜਿਹੜਾ ਮਨ ਹੈ ਹਮੇਸ਼ਾ ਕਹਿੰਦੇ ਸੁਭਾ ਸ਼ਾਮ ਭਗਵਾਨ ਦੇ ਧਿਆਨ ਵਿੱਚ ਹੀ ਜਾਗ ਰਹਿੰਦਾ। ਜਗ ਵਿਵਹਾਰ ਨ ਭਾਵਤ ਕੋ, ਭਾਈ ਬਾਲਾ ਜੀ ਜੇ ਸੰਸਾਰ ਦੇ ਕੰਮ ਧੰਦੇ ਹੈ ਮੈਨੂੰ ਕੋਈ ਨਾ ਚੰਗੇ ਲੱਗਦੇ। ਬਾਲਕ ਖੇਲ ਤਜਿਓ ਥੋ ਜੋ, ਜਿਹੜੀ ਬਾਲਕਾਂ ਵਾਲੀ ਖੇਡ ਵੀ ਮੈਂ ਪਹਿਲਾਂ ਹੀ ਛੱਡ ਦਿੱਤੀ ਸੀ ਛੋਟੀ ਉਮਰੇ। ਇਸ ਪ੍ਰਕਾਰ ਬੀਤਾ ਕੁਛ ਕਾਲ, ਇਸ ਤਰ੍ਹਾਂ ਭਾਈ ਬਾਲਾ ਜੀ ਮੈਨੂੰ ਕੋਈ ਸਮਾਂ ਜਿਹੜਾ ਲੰਘਿਆ। ਇੱਕ ਦਿਨ ਪਿਤਕੀ ਪ੍ਰੇਮ ਵਿਸਾਲਾ, ਇੱਕ ਦਿਨ ਦੀ ਗੱਲ ਹੈ ਮੇਰੇ ਪਿਓ ਹਰਨਾਕਸ਼ ਮੈਨੂੰ ਬਹੁਤ ਪ੍ਰੇਮ ਪਿਆਰ ਕੀਤਾ। ਸ਼ੁਕਰ ਤਾਤ ਜੇ ਸੰਡੇ ਮਰ ਕੇ, ਜਿਹੜਾ ਦੇਵਤਾਂ ਦਾ ਗੁਰੂ ਸ਼ੁਕਰ ਸੀ ਉਹਦੇ ਅੱਗੇ ਪੁੱਤਰ ਸੀ ਸੰਡਾ ਤੇ ਮਰਕਾ ਦੋਵੇਂ। ਉਤੇ ਪੜਾਵਤ ਦੈਤਨ ਲੜਕੇ, ਜਿਹੜਾ ਦੇਵਤਾਂ ਦੇ ਬੱਚੇ ਉਹਨਾਂ ਸਾਰਿਆਂ ਨੂੰ ਇਹ ਸੰਡਾ ਮਰਕਾ ਦੋਵੇਂ ਹੀ ਪੜਾਉਂਦੇ ਹੁੰਦੇ ਸੀ। ਤਿੰਨ ਢਿੱਗ ਤਬ ਹੀ ਭਾਡਨ ਪਠਾਇਆ, ਕਹਿੰਦੇ ਉਹ ਜਿਹੜੇ ਸੰਡਾ ਮਰਕਾ ਹੈ ਨਾ ਇਹ ਦੋਹਾਂ ਦੇ ਕੋਲ ਮੈਨੂੰ ਕਹਿੰਦੇ ਪੜ੍ਹਨ ਲਈ ਭੇਜਤਾ ਪਿਤਾ ਜੀ ਨੇ। ਰਾਜਨੀਤ ਸਭ ਦੇਹੋ ਸਿਖਾਇਆ, ਸੰਡਾ ਮਰਕਾ ਨੂੰ ਕਿਹਾ ਵੀ ਮੇਰੇ ਪੁੱਤਰ ਪ੍ਰਹਿਲਾਦ ਨੂੰ ਸਾਰੀ ਜਿਹੜੀ ਰਾਜਨੀਤੀ ਹੈ ਨਾ ਉਹ ਚੰਗੀ ਤਰ੍ਹਾਂ ਸਿਖਾ ਦੇਵੋ ਪੜ੍ਹਾ ਦੇਵੋ। ਦੈਤਨ ਕੇ ਬਾਲਕ ਬਹੁ ਸੰਗਾ, ਹੇ ਭਾਈ ਬਾਲਾ ਜੀ ਦੈਤਾਂ ਦੇ ਬੱਚਿਆਂ ਦੇ ਬਹੁਤ ਨਾਲ ਪੜ੍ਹਨੇ ਬੈਠੇ ਹਿਰਦੇ ਉਮੰਗਾ, ਕਹਿੰਦੇ ਬੜੇ ਹਿਰਦੇ ਵਿੱਚੋਂ ਸ਼ਾਹਜਾ ਧਾਰ ਕੇ ਪੜ੍ਹਨ ਵਾਸਤੇ ਬੈਠ ਗਿਆ। ਤਿੰਨ ਕੋ ਕਹਿਓ ਨਰੰਚਕ ਮਨ, ਸੰਡਾ ਮਰਕਾ ਮੇਰੇ ਉਸਤਾਦ ਸੀ ਮੈਂ ਉਹਨਾਂ ਦਾ ਕਿਹਾ ਹੋਇਆ ਪੂਰਾ ਮਤਨਾ ਮੰਨਦਾ। ਸਿਮਰਨ ਨਾਮ ਬਿਖੈ ਹਿਤ ਠਾਨਾ, ਸਗੋਂ ਨਾਮ ਸਿਮਰਨ ਦੇ ਵਿੱਚ ਹੀ ਬਹੁਤਾ ਪ੍ਰੇਮ ਪਿਆਰ ਕਰਦਾ, ਨਾਮ ਸਿਮਰੀ ਜਾਂਦਾ। ਇੱਕ ਦਿਵਸ ਪਿਤ ਅੰਕ ਬਿਠਾਏ, ਭਾਈ ਬਾਲਾ ਜੀ ਇੱਕ ਦਿਨ ਦੀ ਗੱਲ ਹੈ ਮੈਨੂੰ ਪਿਤਾ ਨੇ ਆਪਣੇ ਗੋਦ ਵਿੱਚ ਬਿਠਾ ਲਿਆ। ਸਾਦਰ ਹੱਸ ਕੇ ਗਿਰਾ ਅਲਾਈ, ਸਤਿਕਾਰ ਦੇ ਨਾਲ ਹੱਸ ਕੇ ਮੈਨੂੰ ਬਚਨ ਕਿਹਾ, ਜੋ ਤੁਮ ਪਾਠ ਪੜਿਓ ਹੇ ਤਾਤਾ, ਮੇਰੇ ਪੁੱਤਰ ਜਿਹੜਾ ਉਸਤਾਦਾਂ ਕੋਲੋਂ ਤੂੰ ਪਾਠ ਪੜਿਆ ਸੰਥਿਆ ਵਿਦਿਆ ਪੜੀ ਹੈ, ਮੁਝ ਹੈ ਸੁਣਾਵੋ ਸੁਭਗ ਸੁਹਾਤਾ, ਮੇਰੇ ਪੁੱਤਰ ਚੰਗੇ ਭਾਗਾਂ ਵਾਲੇ ਸੋਭ ਨੀਕ ਮੈਨੂੰ ਸੁਣਾ ਤੂੰ ਅੱਜ। ਪਿਤਕੀ ਗਿਰਾ ਸੁਣੀ ਜਬ ਕਾਨ, ਭਾਈ ਬਾਲਾ ਜੀ ਜਿਸ ਵੇਲੇ ਮੈਂ ਆਪਣੇ ਪਿਤਾ ਹਰਨਾਕਸ਼ ਦੀ ਇਹ ਗੱਲਬਾਤ ਕੰਨਾਂ ਵਿੱਚ ਸੁਣੀ, ਇਸ ਪ੍ਰਕਾਰ ਤਬ ਬਚਨ ਬਖਾਨਾ, ਮੈਂ ਆਪਣੇ ਪਿਤਾ ਹਰਨਾਕਸ਼ ਨੂੰ ਇਸ ਤਰ੍ਹਾਂ ਦਾ ਬਚਨ ਕਿਹਾ, ਸੁਣ ਹੋ ਤਾਤ ਇਹ ਪਾਠ ਅਨੂਪਾ, ਮੇਰੇ ਪਿਤਾ ਜੀ ਸੁਣੋ ਅਨੂਪ ਉਪਮਾ ਤੋਂ ਰਹਿਤ ਪਾਠ ਹੈ। ਹੈ, ਬੜੀ ਸੋਹਣੀ ਸੰਥਿਆ ਵਿਦਿਆ ਹੈ। ਤਜ ਹੋ ਗ੍ਰਹਿ ਇਹ ਅੰਧ ਜੋ ਕੂਪਾ, ਉਹ ਗਿਆ ਵੀ ਤੂੰ ਘਰ ਬਾਰ ਛੱਡ, ਜਿਹੜਾ ਇਹ ਘਰ ਬਾਰ ਹੈ ਤਾਂ ਅੰਨਾ ਖੂਹ ਹੈ, ਜਿਵੇਂ ਮੌਣ ਤੋਂ ਬਗੈਰ ਖੂਹ ਹੋਵੇ ਉਹਦੇ ਵਿੱਚ ਡਿੱਗ ਜੇ ਕੋਈ ਨਿਕਲ ਨਹੀਂ ਨਾ ਸਕਦਾ, ਜੰਗਲ ਵਿੱਚ ਹੋਵੇ ਖੂਹ ਅਤੇ ਮੌਣ ਨਾ ਪਾਸੇ ਹੋਵੇ ਉਹਦੇ ਵਿੱਚ ਡਿੱਗ ਪਏ, ਕਹਿੰਦੇ ਅੰਨੇ ਖੂਹ ਵਿੱਚ ਡਿੱਗਿਆ, ਕਹਿੰਦੇ ਇਸ ਤਰ੍ਹਾਂ ਜਿਹੜਾ ਇਹ ਘਰ ਘੁਰ ਹੈ ਅੰਨੇ ਖੂਹ ਵਰਗਾ ਹੈ, ਇਹਦੇ ਵਿੱਚ ਜਿਹੜਾ ਡਿੱਗ ਪਏ ਮਰਨ ਤੱਕ ਨਹੀਂ ਨਿਕਲਦਾ, ਇੱਥੇ ਹੀ ਮਰ ਜਾਂਦਾ ਹੈ। ਜਿਹ ਮਹਿ ਆਤਸ਼ਹਿ ਦੁੱਖ ਅਪਾਰਾ, ਜਿਸ ਅੰਨੇ ਖੂਹ ਘਰ ਦੇ ਵਿੱਚ ਇਹ ਮੇਰੇ ਪਿਓ, ਬੜੇ ਭਾਰੀ ਦੁੱਖ ਹੈ, ਬਹੁਤ ਔਖਾ ਹੁੰਦਾ, ਰੋਂਦਾ ਪਿੱਟਦਾ ਇਹ। ਹੋਤ ਨਹੀਂ ਕਬ ਹੂੰ ਛੁਟਕਾਰਾ, ਇੰਨਾ ਚਿਰ ਮਰਦਾ ਨਹੀਂ ਉਨ੍ਹਾਂ ਚਿਰ ਤੋਂ ਘਰ ਤੋਂ ਛੁਟਕਾਰਾ ਨਹੀਂ ਹੁੰਦਾ ਹੈ, ਦੁੱਖਾਂ ਤੋਂ ਇਹ ਛੁੱਟ ਨਹੀਂ ਸਕਦਾ ਹੈ। ਤੇ ਤਜ ਕਾਨਨ ਮਹਿ ਚੱਲ ਬਸੀਏ, ਮੇਰੇ ਪਿਤਾ ਘਰ ਅੰਨੇ ਖੂਹ ਦੁੱਖਦਾਈ ਨੂੰ ਛੱਡ ਕੇ ਨਾ ਜੰਗਲ ਵਿੱਚ ਚਲੇ ਜਾਈਏ। ਸੇਵ ਬਿਸਨ ਪਦ ਕੇ ਰਸ ਰਸੀਏ, ਉੱਥੇ ਭਗਵਾਨ ਵਿਸ਼ਨੂੰ ਦੇ ਕਹਿੰਦੇ ਚਰਨਾਂ ਦੇ ਪ੍ਰੇਮ ਦੇ ਵਿੱਚ ਲੱਗ ਜਾਈਏ, ਤਦਾਕਾਰ ਹੋ ਜਾਈਏ। ਨਾਮ ਸਿਮਰ ਅਗਿਆਨ ਮਿਟਾਵੋ, ਮੇਰੇ ਪਿਤਾ ਭਗਵਾਨ ਦਾ ਨਾਮ ਸਿਮਰ ਕੇ ਆਪਣਾ ਅਗਿਆਨ ਤੂੰ ਮਿਟਾ ਲੈ। ਭਗਤ ਕਰੋ ਉੱਤਮ ਪਦ ਪਾਵੋ, ਭਗਵਾਨ ਦੀ ਭਗਤੀ ਕਰ ਸਭ ਤੋਂ ਉੱਤਮ ਅਹੁਦਾ ਪਾ ਲੈ। ਸੁਣੀ ਸਰਵਨ ਮਹਿ ਜਬ ਅਸ ਬਾਨੀ, ਭਾਈ ਬਾਲਾ ਜੀ ਜਿਸ ਵੇਲੇ ਮੇਰੇ ਪਿਓ ਨੇ ਮੇਰੇ ਤੋਂ ਇਉਂ ਜੀ ਇਹੋ ਜੀ ਗੱਲ ਸੁਣੀ, ਬਿਸਮਤ ਹੱਸਿਓ ਤਬ ਹੈ ਅਗਿਆਨੀ, ਅਗਿਆਨੀ ਮੇਰਾ ਪਿਓ ਕਹਿੰਦੇ ਚਰਜਾ ਹੋ ਕੇ ਹੱਸਿਆ ਖਿੜਖੜਾ ਕੇ, ਕਹਿ ਸੰਡੇ ਸੋ ਬਚ ਅਸ ਰੀਤਾ, ਸੰਡੇ ਉਸਤਾਦ ਨੂੰ ਬੁਲਾ ਇਸ ਤਰ੍ਹਾਂ ਦਾ ਬਚਨ ਮੇਰੇ ਪਿਓ ਨੇ ਕਿਹਾ ਉਸਨੂੰ, ਇਸ ਬਾਲਕ ਕੀ ਮਤ ਵਿਪਰੀਤਾ, ਜਿਹੜਾ ਮੇਰਾ ਬੱਚਾ ਪ੍ਰਹਿਲਾਦ ਜਿਹੜੀ ਅਕਲ ਮਤ ਮੈਥੋਂ ਉਲਟੀ ਲੱਗਦੀ ਹੈ। ਔਗਣ ਖਾਨ ਕਹਿਤ ਮੁਖ ਬਾਨੀ, ਮੂੰਹ ਤੋਂ ਜਿਹੜੇ ਬਚਨ ਹੈ ਕਹਿੰਦੇ ਔਗਣਾ ਦਾ ਘਰ ਹੈ, ਔਗਣਾ ਵਾਲੇ ਬਚਨ ਕਹਿ ਰਿਹਾ ਹੈ ਮੁੱਖ ਤੋਂ, ਕਿਸ ਨੇ ਇਸ ਕੋ ਐਸ ਸਿਖਾਨੀ, ਸੰਡਾ ਉਸਤਾਦ ਦਾ ਕਿਹਨੇ ਇਹਨੂੰ ਇਹੋ ਜਿਹੀ ਉਲਟੀ ਇਸ ਨੂੰ ਮਤ ਸਿਖਾਤੀ, ਰਿਖ ਕੋ ਨਾ ਕਰਨ ਦੇਹ ਸੰਗਾ, ਅੱਗੇ ਵਾਸਤੇ ਕਿਸੇ ਰਿਖੀ ਮੁਨੀ ਦਾ ਇਹਨਾਂ ਸੰਗਤ ਨਹੀਂ ਤੁਸਾਂ ਨੇ ਕਰਨ ਦੇਣੀ, ਨਿਜ ਗ੍ਰਹਿ ਰਾਖ ਪੜਾਓ ਨਿਸ਼ੰਗਾ, ਦੇ ਨਿਸ਼ੰਗ ਹੋ ਕੇ ਆਪਣੇ ਘਰ ਦੇ ਵਿੱਚ ਹੀ ਰੱਖ ਕੇ ਇਹਨੂੰ ਕੱਲਿਆਂ ਨੂੰ ਪਟਾਉਣ ਬਣਾਉਣਾ, ਹੋਰ ਕਿਸੇ ਰਿਖੀ ਮੁਨੀ ਦੇ ਕੋਲ ਨਹੀਂ ਜਾਣ ਦੇਣਾ। ਸੁਣ ਕਰ ਤਬ ਲੈ ਕੇ ਘਰ ਆਏ, ਭਾਈ ਬਾਲਾ ਮੇਰੇ ਪਿਓ ਤੋਂ ਸੁਣ ਕੇ ਸੰਡਾ ਜਿਹੜਾ ਉਸਤਾਦ ਸੀ ਮੈਨੂੰ ਲੈ ਕੇ ਘਰ ਵਿੱਚ ਹੀ ਆ ਗਿਆ, ਥਾਨ ਇਕਾਂਤ ਬਿਖੈ ਬੈਠਾਏ, ਕਹਿੰਦੇ ਇਕਾਂਤ ਥਾਂ ਵਿੱਚ ਬਿਠਾਇਆ, ਕੱਲੇ ਨੂੰ ਬਿਠਾਇਆ ਜਿੱਥੇ ਹੋਰ ਕੋਈ ਹੈ ਹੀ ਨਹੀਂ ਸੀ, ਬੂਜਨ ਲੱਗੇ ਤਬ ਹੈ ਇਹ ਰੀਤੀ, ਫਿਰ ਜਿਹੜਾ ਸੰਡਾ ਤੇ ਮਰਕਾ ਦੋਵੇਂ ਉਸਤਾਦ ਪੁੱਛਣ ਲੱਗੇ ਮੈਨੂੰ, ਕਹਿੰਦੇ ਇਸ ਤਰ੍ਹਾਂ ਦੀ ਇਹ ਜਿਹੜੀ ਰੀਤੀ ਹੈ, ਕਿਨ ਸਿੱਖ ਲਾਈ ਮਤ ਬਿਪ ਰੀਤੀ, ਕਹਿੰਦੇ ਉਲਟੀ ਅਕਲ ਮਤ ਵਾਲੀ ਤੈਨੂੰ ਕਿਹਨੇ ਸਿਖਾਤੀ ਸਿੱਖਿਆ, ਕਿਦੋਂ ਹਿਰਦੇ ਤੇ ਕੁਮਤ ਉਠਾਈ, ਪ੍ਰਹਿਲਾਦ ਤੂੰ ਆਪਣੇ ਹਿਰਦੇ ਵਿੱਚ ਖੋਟੀ ਮਰਜ਼ੀ ਪੈਦਾ ਕਰ ਲਈ ਹੈ, ਬਹਰੋਂ ਅਸਬਿਦ ਕਹੋ ਬਣਾਈ, ਅੱਜ ਪਿਓ ਕੋਲੇ ਤੂੰ ਬਣਾ ਸਵਾਰ ਕੇ ਗਿਆਨ ਦੀਆਂ ਗੱਲਾਂ ਕਰਦਾ ਸੀ, ਕਰਨਾ ਖੂਹ ਛੱਡ ਤੇ ਜੰਗਲ ਵਿੱਚ ਜਾ ਕੇ ਤਪ ਕਰੇ, ਇਹੋ ਜਿਹੀ ਮੁੜ ਕੇ ਨਾ ਗੱਲ ਕਹੀ ਪਿਓ ਨੂੰ ਨਾ ਸਾਨੂੰ ਸੁਣਾਈ, ਸੁਣ ਕਰ ਮੈਂ ਹੱਸ ਬਚਨ ਬਖਾਨਾ, ਇਹ ਭਾਈ ਬਾਲਾ ਆਪਣੇ ਉਸਤਾਦ ਤੋਂ ਸੁਣ ਕੇ ਮੈਂ ਹੱਸ ਕੇ ਬਚਨਾਂ ਨੂੰ ਕਿਹਾ, ਤੁਮ ਕੋ ਭਾਸਤ ਆਪਣਾ ਬਿਗਾਨਾ, ਮੇਰੇ ਉਸਤਾਦ ਤੁਹਾਨੂੰ ਆਪਣਾ ਬਿਗਾਨਾ ਕਹਿੰਦੇ ਦਿਸਦਾ ਹੈ ਪ੍ਰਤੀਤ ਹੁੰਦਾ ਹੈ, ਮੋਕੋ ਪਰ ਪੁਨ ਅਪਰ ਨਕਾਹੀ, ਮੈਨੂੰ ਤਾਂ ਕਹਿੰਦੇ ਵੀ ਆ ਪਰਾਇਆ ਆਪਣਾ ਹੈ ਇਸ ਤਰ੍ਹਾਂ ਕੋਈ ਵੀ, ਪੂਰਨ ਏਕ ਆਤਮਾ ਆਹੀ, ਨਹੀਂ ਦਿਸਦਾ ਆਪਣਾ ਬਗਾਨਾ ਵੀ, ਸਾਰਿਆਂ ਵਿੱਚ ਜਿਹੜਾ ਆਤਮਾ ਹੈ ਉਹ ਪਰਿਪੂਰਨ ਹੋ ਰਿਹਾ ਹੈ, ਸਦਾ ਪ੍ਰਣਾਮ ਕਰੋ ਮੈਂ ਤਾਸੁ, ਉਹ ਜਿਹੜਾ ਸਾਰੇ ਪਰਿਪੂਰਨ ਆਤਮਾ ਉਹਨੂੰ ਮੈਂ ਹਮੇਸ਼ਾ ਨਮਸਕਾਰਾਂ ਕਰਦਾ ਹਾਂ, ਜਿਹ ਕੀ ਮਾਇਆ ਕੇਰ ਬਿਲਾਸੁ, ਇਸ ਪਰਮੇਸ਼ਰ ਦੀ ਮਾਇਆ ਦੇ ਸਾਰੇ ਕਹਿੰਦੇ ਚੋਜ ਹਨ ਕੌਤਕ ਹਨ, ਮੋਹੇ ਸਰਬ ਚਰਾਚਰ ਜਾਹੀ, ਇਸ ਪਰਮੇਸ਼ਰ ਦੀ ਮਾਇਆ ਨੇ ਜਿੰਨੇ ਜੜ ਚੇਤਨ ਹੈ ਸਭ ਮੋਹੇ ਪਏ, ਆਪਣਾ ਬਿਗਾਨ ਲਿਖਾਵਾ ਤਾਹੀ, ਭਗਵਾਨ ਦੀ ਮਾਇਆ ਨੇ ਵੀ ਆਪਣਾ ਇਹ ਬਗਾਨਾ ਇਹ ਉਸੇ ਨੇ ਜਨਾਇਆ ਵੱਖਰਾ ਵੱਖਰਾ। ਭੇਦ ਅਪਰ ਪਰ ਹੈ ਉਰ ਤੇ ਤੋਰੇ ਕਹਿੰਦੇ ਉਸਤਾਦਾ ਸੁਣ ਲਾ ਤੇਰੇ ਦੇ ਵਿੱਚ ਵੀ ਆ ਬਗਾਨਾ ਹੈ ਆਪਣਾ ਇਹੋ ਜਿਹਾ ਫਰਕ ਹੈਗਾ ਭੇਦ ਹੈਗਾ ਭੇਦ ਬੁੱਧ ਕਛ ਨਹੀਏ ਮੋਰੇ ਮੇਰੇ ਹਿਰਦੇ ਵਿੱਚ ਜਿਹੜੀ ਭੇਦ ਬੁੱਧੀ ਨਹੀਂ ਹੈ ਮੈਂ ਆਪਣਾ ਬਗਾਨਾ ਨਹੀਂ ਕਿਸੇ ਸਭ ਦਾ ਸਭ ਨੂੰ ਆਪਣੇ ਹੀ ਸਮਝਦਾ ਸ੍ਰੀ ਕਰਤਾਰ ਕਰੇ ਜਪ ਕਰਨਾ ਹੈ ਵੀ ਉਸਤਾਦ ਜਦੋਂ ਕਹਿੰਦੇ ਉਹ ਕਰਤਾਰ ਭਗਵਾਨ ਕਿਸੇ ਤੇ ਕਿਰਪਾ ਕਰਦਾ ਹੈ ਤਬ ਇਹ ਭੇਦ ਹੋਏ ਉਰ ਹਰਨਾ ਹਿਰਦੇ ਵਿੱਚ ਜਿਹੜਾ ਆਪਣੇ ਬਗਾਨੇ ਦਾ ਭੇਦ ਹੈ ਫਰਕ ਜਿਹਾ ਇਹ ਨਾਸ ਹੁੰਦਾ ਹਿਰਦੇ ਵਿੱਚੋਂ ਆਤਮ ਮਹਿ ਪਰ ਅਪਰ ਬਗਾਨੇ ਜਿਹੜਾ ਆਪਣਾ ਆਪ ਹੈ ਉਹਦੇ ਵਿੱਚ ਜਿਹੜਾ ਆਪਣਾ ਤੇ ਬਗਾਨਾ ਕਹਿਣਾ ਹੈ ਭੇਦ ਅਰਥ ਕੋ ਕੁਮਤ ਨ ਜਾਣੇ ਕਹਿੰਦੇ ਉਹ ਤਾਂ ਖੋਟੀ ਮਤ ਵਾਲਾ ਪੁਰਸ਼ ਭੇਦ ਦੇ ਅਰਥ ਕੀ ਸਿਧਾਂਤ ਨੂੰ ਨਹੀਂ ਜਾਣਦਾ ਹੈ ਕਬ ਹੈ ਨਾ ਹੋ ਹਿਤਾਹ ਕਲਿਆਣਾ ਇਹੋ ਜਿਹਾ ਜਿਹੜਾ ਮਨੁੱਖ ਹੈ ਕਿੰਨਾ ਪੜ੍ਹ ਲਿਖ ਲਏ ਕਹਿੰਦੇ ਉਹਦੀ ਕਦੇ ਕਲਿਆਣ ਨਹੀਂ ਹੁੰਦੀ ਮੁਕਤੀ ਨਹੀਂ ਹੁੰਦੀ ਹੈ ਜਨਮ ਮਰਨ ਪਾਵਹਿ ਦੁੱਖ ਨਾਨਾ ਜੰਮਣ ਮਰਨ ਵਿੱਚ ਪੈ ਕੇ ਨਾਨਾ ਤਰ੍ਹਾਂ ਦੇ ਦੁੱਖ ਪਾਉਂਦਾ ਪੁਰਸ਼ ਪੂਰਨ ਲਖ ਹੈ ਆਤਮਾ ਜੋਈ ਜਿਹੜਾ ਆਤਮਾ ਨੂੰ ਸਾਰਿਆਂ ਵਿੱਚ ਪਰਿਪੂਰਨ ਜਾਣਦਾ ਭਵ ਬੰਧਨ ਤੇ ਛੂਟਹਿ ਸੋਈ ਸੰਸਾਰ ਦੇ ਬੰਧਨਾਂ ਨੂੰ ਜਕੜ ਜੰਨਾ ਤੋਂ ਛੁਟਦਾ ਛੁਟਕਾਰਾ ਪਾਉਂਦਾ ਸੁਨਕਾਰ ਅਸ ਬਚ ਸੰਡਾ ਮਰਕਾ ਹੇ ਭਾਈ ਬਾਲਾ ਜੀ ਸੰਡਾ ਤੇ ਮਰਕਾ ਜਿਹੜੇ ਮੇਰੇ ਦੋਸਤ ਸੀ ਮੇਰੇ ਇਹੋ ਜਿਹੇ ਬਚਨ ਸੁਣ ਕੇ ਕਹਿ ਕਿ ਖੋਟੋ ਵਾਢੀਐ ਲੜਕਾ ਕਹਿਣ ਲੱਗੇ ਦੂਜਿਆਂ ਨੂੰ ਵੀ ਕਹਿਣ ਲੱਗੇ ਵੀ ਇਹ ਤਾਂ ਜਿਹੜਾ ਪ੍ਰਹਲਾਦ ਬੱਚਾ ਲੜਕੇ ਦਾ ਬੜਾ ਭੈੜਾ ਖੋਟਾ ਹੈ ਦੈਤਨ ਕੁਲ ਕਾਨਨ ਕੀ ਨਿਆਈ ਜਿਹੜੇ ਦੈਂਤਾਂ ਦੀ ਕੁਲ ਹੈ ਤਾਂ ਬਹੁਤ ਵੱਡੇ ਦੇ ਜੰਗਲ ਦੀ ਵਾਂਗ ਹੈ ਵਿਸ਼ਨ ਕੁਠਾਰ ਸਮਾਨ ਨਸਾਈ ਜਿਹੜਾ ਵਿਸ਼ਨੂੰ ਭਗਵਾਨ ਹੈ ਕਹਿੰਦੇ ਇਹ ਦੈਂਤਾਂ ਦੀ ਕੁਲ ਜੰਗਲ ਨੂੰ ਨਾਸ ਕਰਨ ਵਾਸਤੇ ਕਹਿੰਦੇ ਘੋੜੇ ਦੇ ਸਮਾਨ ਹੈ ਬਿਨ ਦੰਡੇ ਜੋ ਆਹੈ ਕੁਠਾਰਾ ਫੇਰ ਵੀ ਕਹਿੰਦੇ ਜਿਹੜਾ ਕੁਹਾੜਾ ਦਸਤੀ ਤੋਂ ਬਗੈਰ ਹੋਵੇ ਜਿਹਦੇ ਵੀ ਡੰਡਾ ਜਾ ਨਾ ਪਾਇਆ ਹੋਵੇ ਕਾਟ ਨਸਕ ਹੈ ਬਿਪਟ ਨਿਰਧਾਰਾ ਨਿਰਣਾ ਕੀਤਾ ਹੈ ਵੀ ਉਹ ਜੰਗਲ ਕੁਹਾੜਾ ਕਹਿੰਦੇ ਜੰਗਲ ਨੂੰ ਕੱਟ ਵੱਢ ਨਹੀਂ ਸਕਦਾ ਹੈ ਤਿਉਂ ਆ ਗਏ ਥੋ ਹਰ ਭਗਵਾਨ ਇਸੇ ਤਰ੍ਹਾਂ ਕਹਿੰਦੇ ਪ੍ਰਹਲਾਦ ਭਗਤ ਤੋਂ ਬਿਨਾਂ ਜਿਹੜਾ ਭਗਵਾਨ ਵਿਸ਼ਨੂੰ ਕਹਿੰਦੇ ਜਿਵੇਂ ਕੁਹਾੜੇ ਵਿੱਚ ਡੰਡਾ ਨਾ ਹੋਵੇ ਡੰਡੇ ਤੋਂ ਬਗੈਰ ਕਿਉਂ ਕੁਹਾੜੇ ਵਰਗਾ ਸੀ ਅਬ ਇਹ ਹੋਇਓ ਦੰਡ ਸਮਾਨਾ ਕਹਿੰਦੇ ਆ ਜਿਹੜਾ ਪ੍ਰਹਿਲਾਦ ਭਗਤ ਹੈ ਨਾ ਕਹਿੰਦੇ ਜੇ ਕਹਿੰਦੇ ਕੁਹਾੜੇ ਵਿੱਚ ਡਸਟਾ ਪਾ ਦਈਏ ਤੇ ਉਹ ਫਿਰ ਵੱਢ ਦਿੰਦਾ ਜਿੱਧਰ ਮਾਰੋ ਕਹਿੰਦੇ ਹੁਣ ਪ੍ਰਹਿਲਾਦ ਭਗਤ ਕਹਿੰਦੇ ਦਸਤੇ ਵਰਗਾ ਬਣ ਗਿਆ ਹੈ ਨਿਸ਼ਚੈ ਨਾਸ਼ ਬੰਸ ਕਾ ਕਰੀ ਹੁਣ ਤਾਂ ਕਹਿੰਦੇ ਨਿਸ਼ਚੇ ਵਾਲੀ ਗੱਲ ਹੈ ਦੈਂਤਾਂ ਦੀ ਕੁਲ ਨੂੰ ਇਹ ਨਾਸ ਕਰ ਦੂ ਭਗਵਾਨ ਵੱਡੋ ਢੀਠ ਡਰ ਰਿਹਦੇ ਨ ਧਰਈ ਜਿਹੜਾ ਪ੍ਰਹਿਲਾਦ ਆ ਬੜਾ ਢੀਠ ਹੈ ਸਾਡਾ ਵੀ ਰਿਹਦੇ ਵਿੱਚ ਨੀ ਡਰ ਧਾਰਦਾ ਪਿਓ ਤੋਂ ਵੀ ਨੀ ਡਰਦਾ ਇਹ ਤਾਂ ਆਨਹ ਬੈਂਤ ਸ਼ਾਸਨਾ ਦੇਈ ਬੱਚਿਆਂ ਨੂੰ ਕਹਿੰਦੇ ਲਿਆਓ ਬੈਨ ਚੁੱਕ ਚੰਗੀ ਤਰ੍ਹਾਂ ਸੋਧਾ ਲਾਈਏ ਝਾਟਾ ਛਕਾਈਏ ਤਾੜਨਾ ਕਰੀਏ ਬਿਨ ਡਾਂਟੇ ਇਹ ਸੀਖ ਨ ਲਈ ਜਿੰਨਾ ਚਿਰ ਨੂੰ ਤਾੜਦੇ ਫੜਦੇ ਨੇ ਉਨਾ ਚਿਰ ਨੀ ਇਹਨੇ ਸਾਡੀ ਸਿੱਖਿਆ ਲੈਣੀ ਬਹੁ ਪ੍ਰਕਾਰ ਕੋ ਭੈ ਦਿਖਰਾਵੈ ਇਹ ਭਾਈ ਬਾਲਾ ਜੀ ਦੋਵੇਂ ਉਸਤਾਦ ਮੈਨੂੰ ਬਹੁਤ ਤਰ੍ਹਾਂ ਦਾ ਡਰ ਭੈ ਫਿਰ ਦਿਖਾਉਂਦੇ ਆਪਣੀ ਵਿਦਿਆ ਸਕਲ ਪੜਾਵੈ ਆਪਣੀ ਜਿਹੜੀ ਰਾਜਨੀਤੀ ਦੀ ਵਿਦਿਆ ਮੈਨੂੰ ਮੱਲੋ ਮੱਲੀ ਪੜਾਉਂਦੇ ਨਹੀਂ ਤਿੰਨ ਕੀ ਮਨ ਮਾਨੀ ਭਾਈ ਬਾਲਾ ਮੈਂ ਸੱਚ ਕਹਿਣਾ ਉਸਤਾਦਾਂ ਦੀ ਇੱਕ ਗੱਲ ਮੈਂ ਮਨ ਵਿੱਚ ਮੰਨੀ ਨੀ ਮਨ ਵਿੱਚ ਵਸਾਈ ਨਹੀਂ ਦੇਖ ਕੁਰੀਤੀ ਤੂਸ਼ਣ ਠਾਨੀ ਖੋਟੀ ਰੀਤੀ ਜੀ ਦੇਖ ਕੇ ਦੋਵੇਂ ਉਸਤਾਦਾਂ ਨੇ ਫਿਰ ਚੁੱਪ ਧਾਰ ਲਈ ਵੀ ਇਹ ਨਹੀਂ ਸੂਤ ਆਉਂਦਾ ਹੈ ਬੀਤ ਗਯੋ ਜਬ ਕੇਤਿਕ ਕਾਲਾ ਭਾਈ ਬਾਲਾ ਜੀ ਇਸ ਤਰ੍ਹਾਂ ਜਦੋਂ ਕੋਈ ਸਮਾਂ ਮੈਨੂੰ ਇਕੱਲੇ ਨੂੰ ਘਰੇ ਪੜਾਉਂਦਿਆਂ ਲੰਘ ਗਿਆ ਤੇ ਜਾਨਤ ਭੇ ਪੜਿਓ ਮੇਰੇ ਦੋਸਤਾਂ ਸਮਝਣ ਲੱਗੇ ਵੀ ਹੁਣ ਤਾਂ ਸਾਡੀ ਇਹ ਰਾਜਨੀਤੀ ਬਹੁਤ ਪੜ ਗਿਆ ਹੈ ਇੱਕ ਦਿਨ ਦੈਂਤ ਰਾਜ ਕੇ ਪਾਸਾ ਇੱਕ ਦਿਨ ਦੀ ਗੱਲ ਹੈ ਜੋ ਦੈਂਤਾਂ ਦਾ ਰਾਜਾ ਮੇਰਾ ਪਿਓ ਦੇ ਕੋਲ ਲੈ ਕਰ ਗਮ ਨੇ ਕਰਤ ਹੁਲਾਸਾ ਆਨੰਦ ਜਾ ਕਰਕੇ ਖੁਸ਼ੀਆਂ ਮਨਾਉਂਦੇ ਲੈ ਕੇ ਮੈਨੂੰ ਚਲੇ ਗਏ ਉਹਦੇ ਕੋਲ ਜਾਏ ਪਿਤਾ ਪਦ ਬੰਧਨ ਕੀਨੀ ਇਹ ਭਾਈ ਬਾਲਾ ਜੀ ਮੈਂ ਜਾ ਕੇ ਪਿਓ ਦੇ ਚਰਨਾਂ ਨਿੰਦਾ ਤੇ ਨਮਸਕਾਰ ਕਰ ਦਿੱਤੀ। ਕਰੇ ਹਰਖ ਆਸਿਕ ਤਿੰਨ ਦੀਨੀ, ਉਹਨੇ ਖੁਸ਼ੀ ਜੀ ਕਰਕੇ ਇਸਨੂੰ ਸ਼ੀਰ ਦਵਾਰ ਦਿੱਤੀ ਵੀ ਪੁੱਤਰ ਜਿਉਂਦਾ ਰਹੇ। ਦੋਇ ਕਰ ਸੋ ਗਹਿ ਕਰ ਭਲ ਭਾਂਤੀ, ਭਾਈ ਬਾਲਾ ਜੀ ਦੋਵੇਂ ਹੱਥਾਂ ਨਾਲ ਚੰਗੀ ਤਰ੍ਹਾਂ ਮੈਨੂੰ ਪਕੜ ਕੇ ਬਦਨ ਬਿਲੋਕ ਲਾਏ ਲੀਏ ਛਾਤੀ, ਕਹਿੰਦੇ ਮੇਰਾ ਸੋਹਣਾ ਮੁਖ ਤੱਕ ਕੇ ਤੇ ਮੈਨੂੰ ਕਹਿੰਦੇ ਛਾਤੀ ਨਾਲ ਲਾ ਲਿਆ ਪਿਓ ਨੇ। ਅੰਕ ਬਿਠਾਇਓ ਬਚਨ ਅਲਾਵਾ, ਮੈਨੂੰ ਗੋਦ ਵਿੱਚ ਬਿਠਾ ਕੇ ਪਿਓ ਨੇ ਬਚਨ ਕਿਹਾ। ਹੇ ਸੁਤ ਕਾਲ ਬਿਤੇ ਬਹੁ ਆਵਾ, ਮੇਰੇ ਪੁੱਤਰ ਪ੍ਰਹਿਲਾਦ ਨੂੰ ਪੜ੍ਹਨ ਪੜ੍ਹਨ ਲਈ ਭੇਜਿਆ ਸੀ, ਬਹੁਤ ਸਮੇਂ ਤੋਂ ਬਾਅਦ ਅੱਜ ਆਇਆ ਹੈ। ਪੜ੍ਹਿਓ ਪਾਠ ਜੋ ਸੁੰਦਰ ਤੋਹੀ, ਜਿਹੜਾ ਵੀ ਸੰਡਾ ਮਰਕਾ ਉਸਤਾਦਾਂ ਤੋਂ ਸੋਹਣਾ ਪਾਠ ਪੜ੍ਹਿਆ, ਚੰਗੀ ਸੰਥਿਆ ਵਿਦਿਆ ਪੜ੍ਹੀ ਹੈ ਤੈਨੇ, ਸਰਬ ਉਚਾਰ ਸੁਣਾਵਹੁ ਮੋਹੀ। ਮੇਰੇ ਪੁੱਤਰ ਪ੍ਰਹਿਲਾਦ ਅੱਜ ਸਾਰੀ ਕਹਿੰਦੇ ਤੂੰ ਪੜ੍ਹ ਕੇ ਸੁਣਾ ਦੇ ਮੈਨੂੰ ਚੰਗੀ ਤਰ੍ਹਾਂ। ਸੁਣ ਕਰ ਜਨਕ ਬਚਨ ਕੋ ਬੋਲਿਓ, ਇਹ ਭਾਈ ਬਾਲਾ ਜੀ ਪਿਓ ਦੇ ਬਚਨ ਸੁਣ ਕੇ ਮੈਂ ਮੁੱਕੋ ਇਉਂ ਬੋਲਿਆ। ਮਨ ਕੋ ਮਤੋ ਬਿਦਤ ਸਭ ਖੋਲਿਓ, ਮੇਰੇ ਮਨ ਦਾ ਮਤ ਸੀ ਉਹ ਪ੍ਰਗਟੀ ਖੋਲ ਦਿੱਤਾ ਮੈਂ। ਅਬ ਮਤ ਬਾਤ ਧਰਹੋ ਉਰ ਮਾਹੀ, ਹਾਂ ਮੈਂ ਕਿਹਾ ਹੇ ਪਿਤਾ ਮਨ ਭਾਉਂਦੀ ਜਿਹੜੀ ਗੱਲ ਮੈਂ ਕਹਿ ਰਿਹਾ ਤੂੰ ਹਿਰਦੇ ਵਿੱਚ ਧਾਰ ਲਾ। ਹਰ ਜਸ ਸੁਣ ਸਿਮਰਨ ਸ਼ੁਭ ਆਹੀ, ਇੱਕ ਤਾਂ ਤੂੰ ਪਹਿਲਾਂ ਇਹ ਭਗਤੀ ਕਰਿਆ ਹਰੀ ਦਾ ਜਸ ਸੁਣਿਆ ਕਰ ਪਿਤਾ, ਫਿਰ ਤੂੰ ਕਹਿੰਦੇ ਸਿਮਰਨ ਕਰਿਆ ਕਰ, ਇਹ ਚੰਗੀ ਗੱਲ ਹੈ ਤੇਰੇ ਵਾਸਤੇ। ਕਰਨ ਕੀਰਤਨ ਚਰਨਨ ਸੇਵਾ, ਤੀਜਾ ਤੂੰ ਕਹਿੰਦੇ ਭਗਵਾਨ ਦਾ ਕੀਰਤਨ ਕਰਿਆ ਕਰ, ਚੌਥਾ ਉਹਦੇ ਭਗਵਾਨ ਦੇ ਚਰਨਾਂ ਦੀ ਸੇਵਾ ਕਰਿਆ ਕਰ। ਅਰਚਨ ਬੰਦਨ ਸ੍ਰੀ ਜਗ ਦੇਵਾ, ਪੰਜਵਾਂ ਤੂੰ ਕਹਿੰਦੇ ਸੰਸਾਰ ਦੇ ਜਿਹੜੇ ਨਮਸਕਾਰ ਕਰਨ ਜੋ ਭਗਵਾਨ ਉਹਨਾਂ ਦੀ ਪੂਜਾ ਕਰਿਆ ਕਰ, ਛੇਵਾਂ ਤੂੰ ਭਗਵਾਨ ਨੂੰ ਮੱਥਾ ਟੇਕਿਆ ਕਰ। ਦ੍ਰਿੜ ਵਿਸ਼ਵਾਸ ਹੈ ਅਪਰ ਸਰੀਰਾ, ਫਿਰ ਤੂੰ ਭਗਵਾਨ ਤੇ ਪੱਕਾ ਭਰੋਸਾ ਰੱਖਿਆ ਕਰ ਤੇ ਭਗਵਾਨ ਨੂੰ ਆਪਣਾ ਸਰੀਰ ਭੇਟ ਦੇ, ਉਹਨੂੰ ਹੀ ਸਮਰਪਿਤ ਕਰ ਦੇ ਵੀ ਤੇਰਾ ਹੀ ਸਰੀਰ ਹੈ ਭਗਵਾਨ। ਕਰਨ ਸਖਾਪਨ ਗੁਣੀ ਗਹੀਰਾ, ਇਸ ਤਰ੍ਹਾਂ ਕਹਿੰਦੇ ਜਿਹੜਾ ਗੁਣਾਂ ਦਾ ਸਮੁੰਦਰ ਹੈ ਭਗਵਾਨ, ਉਹਦੇ ਨਾਲ ਤੂੰ ਮਿੱਤਰਪਣਾ ਕਰ, ਉਹ ਤੋਂ ਬਗੈਰ ਮੇਰਾ ਹੋਰ ਕੋਈ ਮਿੱਤਰ ਨਹੀਂ ਹੈ। ਨਵ ਦਾ ਭਗਤ ਇਹੀ ਗਤ ਦਾ, ਇਹ ਮੇਰੇ ਪਿਤਾ ਇਹ ਨੌ ਤਰ੍ਹਾਂ ਦੀ ਭਗਵਾਨ ਦੀ ਭਗਤੀ ਹੈ, ਮੁਕਤੀ ਦੇਣ ਵਾਲੀ। ਕਰਹੋ ਸਦੀਵ ਹਿਰਦੇ ਹਿਤ ਲਾਈ, ਹਿਰਦੇ ਦਾ ਪ੍ਰੇਮ ਲਾ ਕੇ ਨੌ ਤਰ੍ਹਾਂ ਦੀ ਭਗਤੀ ਤੂੰ ਹਮੇਸ਼ਾ ਕਰਿਆ ਕਰ। ਅਪਰ ਪਾਠ ਸਭ ਦੇਹੋ ਬਿਹਾਈ, ਇਹ ਮੇਰੇ ਪਿਤਾ ਹੋਰ ਜਿਹੜੇ ਕੋਈ ਪਾਠ ਜੇ ਸੰਥਿਆ ਤੂੰ ਪੜ੍ਹੀ ਹੈ ਜਾਂ ਮੈਂ ਪੜ੍ਹੀ ਹੈ ਸਭ ਛੱਡ ਦੇ ਪਰੇ ਕਰ ਦੇ। ਜਿਨ ਤੇ ਕਾਰਜ ਸਰੈ ਨਰਾਈ, ਜਿਸ ਵਿਦਿਆ ਪੜ੍ਹਨ ਨਾਲ ਕੋਈ ਰਾਈ, ਜਿੰਨਾ ਕੰਮ ਨਹੀਂ ਬਣ ਸਕਦਾ ਮਨੁੱਖ ਸ਼ੈਤਾਨ ਜਿਹਾ ਬਣ ਜਾਂਦਾ। ਹਰ ਨਾਖਸ਼ ਸੁਣ ਕੋਪ ਵਡਾਵਾ, ਇਹ ਭਾਈ ਬਾਲਾ ਜੀ ਮੈਥੋਂ ਇਸ ਤਰ੍ਹਾਂ ਸੁਣ ਕੇ ਮੇਰੇ ਪਿਓ ਨੇ ਬੜਾ ਗੁੱਸਾ ਵਧਾਇਆ। ਨਿਜ ਦੰਤਨ ਸੋ ਅਰਧ ਚਬਾਵਾ, ਫਿਰ ਕੀ ਆ ਕਹਿੰਦੇ ਆਪਣੇ ਦੰਦਾਂ ਨਾਲ ਆਪਣੇ ਬੁੱਲਾਂ ਨੂੰ ਲੱਗ ਗਿਆ ਚੱਬਣ। ਸ੍ਰੋਣਤ ਸਰਸ ਲਾਲ ਭੇ ਨੈਨਾ, ਜਿਵੇਂ ਲਹੂ ਹੁੰਦਾ ਇਸ ਤਰ੍ਹਾਂ ਮੇਰੇ ਪਿਓ ਦੇ ਨਿੱਦਰ ਲਾਲੋ ਲਾਲ ਹੋ ਗਏ। ਸ਼ੁਕਰ ਸੁਤਨ ਸੋ ਬੋਲਿਓ ਬੈਨਾ, ਜਿਹੜਾ ਸ਼ੁਕਰ ਦੈਂਤਾਂ ਦਾ ਗੁਰੂ ਸੀ ਉਹਨਾਂ ਦੇ ਜਿਹੜੇ ਪੁੱਤਰ ਸੀ ਨਾ ਸੰਡਾ ਮਰਕਾ ਮੇਰੇ ਉਸਤਾਦ, ਉਹਨਾਂ ਸਾਥ ਫਿਰ ਬਚਨ ਬੋਲਿਆ ਪਿਓ। ਤੁਮ ਮਤਹੀਨ ਪਛ ਬਿਬਲੀਨਾ, ਓ ਬ੍ਰਹਮਣੋ ਉਸਤਾਦੋ ਤੁਸੀਂ ਕਹਿੰਦੇ ਅਖਲ ਤੋਂ ਹੀਣੇ ਹੋ, ਹੋਰ ਹੀ ਤੁਸੀਂ ਪੱਖ ਧਾਰਨ ਕਰ ਲਿਆ, ਹੋਰ ਪੱਖ ਦੇ ਬਣ ਗਏ ਹੋ। ਸੁਤ ਹੈ ਕੁਪਾਠ ਪੜਾਏ ਮਲੀਨਾ, ਮੇਰੇ ਪੁੱਤਰ ਨੂੰ ਕਹਿੰਦੇ ਖੋਟਾ ਪਾਠ ਭੈੜਾ ਮੈਲਾ ਪਾਠ ਪੜਾਉਣ, ਮੈਲੀ ਪੀੜਾ ਵਿਦਿਆ ਪੜਾ ਰਹੇ ਹੋ ਤੁਸੀਂ। ਮੋਰ ਨਿਰਾਦਰ ਕੀਨ ਅਭਾਗੇ, ਉਹ ਖੋਟੇ ਭਾਗਾਂ ਵਾਲੇ ਉਸਤਾਦੋ ਮੇਰਾ ਤੁਸੀਂ ਨਿਰਾਦਰ ਕੀਤਾ ਹੈ। ਸਿੱਖਿਆ ਔਰ ਦੇਨ ਤੁਮ ਲਾਗੇ, ਕਿਹਾ ਸੀ ਇਹਨੂੰ ਰਾਜਨੀਤੀ ਪੜਾਉਣੀ ਹੈ, ਤੁਸੀਂ ਇਹਨੂੰ ਹੋਰ ਵੀ ਤਰ੍ਹਾਂ ਦੀ ਪੁੱਠੀ ਸਿੱਖਿਆ ਦੇਣ ਲੱਗ। ਬੰਚਕ ਵੇਖ ਬਣਾਇਓ ਜਾਨਾ, ਮੈਂ ਜਾਣ ਲਿਆ ਤੁਸੀਂ ਠੱਗਾਂ ਵਾਲਾ ਭੇਖ ਜਿਹਾ ਬਣਾਇਆ। ਛਪੈ ਨਹੀਂ ਮੈਂ ਆਜ ਲਖਾਨਾ, ਛਪ ਨਹੀਂ ਸਕਦਾ ਤੁਹਾਡਾ ਠੱਗਾਂ ਦਾ ਭੇਖ, ਅੱਜ ਮੈਂ ਜਾਣ ਲਿਆ ਹੈ। ਦਿਜ ਮਹਿ ਤੁਮ ਸੋ ਨੀਚ ਨ ਕੋਈ, ਬ੍ਰਾਹਮਣਾ ਤੁਹਾਡੇ ਵਰਗਾ ਦੁਨੀਆਂ ਵਿੱਚ ਕੋਈ ਨੀਚ ਨਹੀਂ ਹੈਗਾ। ਜਿਨ ਕੀ ਬੁੱਧ ਵਿਪਰਜੈ ਹੋਈ, ਬ੍ਰਾਹਮਣਾ ਦੀ ਕਹਿੰਦੇ ਅਕਲ ਜਿਹੜੀ ਮਤ ਹੈ ਉਲਟੀ ਹੋ ਗਈ ਹੈ। ਸੰਡੇ ਮਰ ਕੇ ਬਚਨ ਸਰੂਸਾ। ਹੇ ਭਾਈ ਬਾਲਾ ਜੀ, ਮੇਰੇ ਪਿਓ ਦੇ ਜਿਹੜੇ ਗੁੱਸੇ ਸਹਿਤ ਬਚਨ ਸੀ ਨਾ, ਉਹ ਸੰਡਾ ਮਰ ਕਾ ਉਸਤਾਦਾਂ ਨੇ ਸੁਣ ਕੇ ਸੁਣਕਰ ਬੋਲੇ ਹਮ ਨਹਿ ਦੋਸ਼ਾ ਕੇ ਬੋਲੇ ਬਈ ਹਰਨਾਕਸ਼ ਜੀ, ਸਾਡਾ ਕੋਈ ਗੁਨਾਹ ਨੀ, ਕੋਈ ਦੋਸ਼ ਨਹੀਂ ਹੈ। ਉਸ ਪ੍ਰਕਾਰ ਕੋ ਹਮ ਨਾ ਪੜਾਵਾ। ਇਹੋ ਜਾਏ ਪੜ ਕੇ ਤੁਹਾਨੂੰ ਸੁਣਾਉਂਦਾ, ਨੌ ਤਰ੍ਹਾਂ ਦੀ ਭਗਤੀ ਕਰੇ, ਇਹੋ ਜਿਹਾ ਤਾਂ ਅਸੀਂ ਕਦੇ ਪੜਾਇਆ ਹੀ ਨੀ, ਨਾ ਪੜੇ ਨਾ ਕੋ ਆਨ ਸਿਖਾਵਾ। ਹੋਰ ਕਿਸੇ ਨੇ ਆ ਕੇ ਇਹੋ ਜਿਹਾ ਪਾਠ ਨੂੰ ਸਿਖਾਇਆ ਨਹੀਂ ਹੈ। ਸਹਿਜ ਸੁਭਾਅ ਇੱਕ ਤਬ ਸੁਤ ਐਸੇ ਤਵੀ ਸੁਤੇ ਸੁਭਾਅ, ਤੇਰਾ ਪੁੱਤਰ ਇਹੋ ਜਿਹੀ ਹੈ ਪਹਿਲਾਂ ਲੀਨੀ ਕੋ ਮਤ ਬਕਤ ਅਬ ਜੈਸੇ, ਖੋਟੀ ਮਤ ਕਿਤੋਂ ਲਈ ਹੈ ਤੇ ਹੁਣ ਬੋਲੀ ਜਾਂਦਾ ਹੈ। ਹਮ ਪਰ ਰੋਖ ਬਾਦ ਕਿਮ ਕੀਨੋ, ਹਰਨਾਕਸ਼ੀ ਸਾਡੇ ਉੱਪਰ ਗੁੱਸਾ ਐਵੇਂ ਕਿਸੀ ਨਿਸ਼ਫਲ ਅਰਥ ਕੀਤਾ ਹੋਇਆ ਹੈ। ਨਿਜ ਸੁਤ ਦੁਖ ਹਿਰਦੇ ਤੁਮ ਚੀਨੋ, ਆਪਣੇ ਪੁੱਤਰ ਦਾ ਜਿਹੜਾ ਦੋ ਗੁਣ ਹੈ ਤੁਸੀਂ ਹਿਰਦੇ ਵੀ ਜਾਣ ਲਓ, ਇਹ ਤਾਂ ਤੁਹਾਡੇ ਪੁੱਤਰ ਦਾ ਹੀ ਗੁਨਾਹ ਹੈ, ਇਹੀ ਇਹ ਮਗਜ ਮਾਰਦਾ ਹੈ। ਹਰਨਾਕਸ਼ ਮੁਝ ਔਰ ਨਿਹਾਰਾ, ਇਉਂ ਸੰਡਾ ਮਰਕਾ ਤੋਂ ਸੁਣ ਕੇ ਇਹ ਭਾਈ ਬਾਲਾ ਜੀ, ਮੇਰੇ ਪਿਓ ਹਰਨਾਕਸ਼ ਨੇ ਫਿਰ ਮੇਰੀ ਵੱਲ ਹੀ ਤੱਕਿਆ, ਮੁਖ ਸੋ ਐਸੇ ਬਚਨ ਉਚਾਰਾ, ਗੁੱਸੇ ਵਿੱਚ ਆ ਕੇ ਮੁਖੋਂ ਇਸ ਤਰ੍ਹਾਂ ਦਾ ਬਚਨ ਕਿਹਾ ਮੈਨੂੰ। ਹੇ ਸੁਤ ਗੁਰ ਨਹਿ ਤੋ ਹੇ ਪੜਾਈ, ਮੇਰੇ ਪੁੱਤਰ ਪ੍ਰਹਿਲਾਦ ਤੇਰੇ ਉਸਤਾਦ ਤਾਂ ਤੈਨੂੰ ਇਹ ਪੜਾਉਂਦੇ ਨੀ ਇਹੋ ਜੀ ਵਿਦਿਆ। ਕਿਹ ਖੋਟੀ ਮਤ ਦੀਨੀ ਦੀਨ ਸਿਖਾਈ, ਖੋਟੀ ਭੈੜੀ ਮਤ ਕਿਹਨੇ ਤੈਨੂੰ ਸਿਖਾ ਤੀ ਹੈ। ਸੁਣ ਮੈਂ ਪਿਤ ਸੋ ਬਚਨ ਬਖਾਨਾ, ਭਾਈ ਬਾਲਾ ਜੀ ਮੈਂ ਸੁਣ ਕੇ ਪਿਤਾ ਦੇ ਸਾਥਿਓ ਬਚਨ ਕਿਹਾ, ਤਜ ਹੋ ਤਾਤ ਸੰਤਾਪ ਮਹਾਨਾ, ਇਹ ਮੇਰੇ ਪਿਤਾ ਜਿਹੜਾ ਮਹਾਨ ਦੁੱਖ ਹੈ ਤੂੰ ਤਪਣਾ ਇਹ ਛੱਡ ਦੇ। ਵਿਖੇ ਬਾਸ਼ਨਾ ਬਸ ਨਰ ਜੋ, ਜਦੋਂ ਮਨੁੱਖ ਦੇ ਵਿਸ਼ਿਆਂ ਦੀਆਂ ਬਾਸ਼ਨਾ ਦੇ ਅਧੀਨ ਹੋ ਜਾਂਦਾ ਹੈ, ਦਈ ਸੁਮਤ ਨਹਿ ਮਾਨਤ ਸੋ, ਪਿਤਾ ਉਹ ਕਿਸੇ ਦੀ ਚੰਗੀ ਅਕਲ ਮਤ ਦਿੱਤੀ ਹੋਈ ਨੂੰ ਮੰਨਦਾ ਨਹੀਂ ਹੁੰਦਾ ਹੈ। ਕੋਟ ਭਾਂਤ ਸਮਝਾਏ ਜੇ ਤਾਸੂ, ਉਹ ਜਿਹੜਾ ਵਿਸ਼ਿਆਂ ਦੇ ਅਧੀਨ ਹੋਇਆ ਜੇ ਕਰੋੜਾਂ ਢੰਗਾਂ ਨਾਲ ਉਹਨੂੰ ਕੋਈ ਸਮਝਾਵੇ, ਬੇਮੁਖ ਹਿਰਦੇ ਨ ਆਨਹਿ ਕਾਸੂ, ਉਹ ਜਿਹੜਾ ਬੇਮੁਖ ਪੁਰਸ਼ ਹੈ ਉਹ ਹਿਰਦੇ ਵਿੱਚ ਕਿਸੇ ਤਰ੍ਹਾਂ ਦੀ ਚੰਗੀ ਸਿੱਖਿਆ ਨੂੰ ਹਿਰਦੇ ਵਿੱਚ ਨਹੀਂ ਲਿਆਉਂਦਾ ਹੁੰਦਾ। ਮਾਨ ਸਰੋਵਰ ਬਾਸ ਸੁਖਾਰਾ, ਦੇਖ ਲੋ ਪਿਤਾ ਜੀ ਜਿਹੜਾ ਮਾਨ ਸਰੋਵਰ ਹੈ ਉੱਥੇ ਜਾ ਕੇ ਨਿਵਾਸ ਕਰਨਾ ਬੜਾ ਸੁਖ ਵਾਲਾ ਹੈ। ਕਰਨੇ ਮੁਕਤਾ ਕੇਰ ਅਹਾਰਾ, ਮਾਨ ਸਰੋਵਰ ਤੇ ਜਾ ਕੇ ਮੋਤੀਆਂ ਦਾ ਭੋਜਨ ਛਕਣਾ, ਬਾਇਸ ਸਿੱਖ ਨ ਮਾਨਹਿ ਕਬਹੀ, ਪਰ ਪਿਤਾ ਜੇ ਕਾਂ ਨੂੰ ਕੋਈ ਸਿੱਖਿਆ ਦੇਵੇ ਨਾ ਵੀ ਤੂੰ ਮਾਨ ਸਰੋਵਰ ਤੇ ਚੱਲ ਮੋਤੀਆਂ ਦਾ ਭੋਜਨ ਛਕ, ਕਹਿੰਦੇ ਕਾਂ ਨੀ ਕਦੇ ਮੰਨਦਾ ਹੈ। ਜੇ ਉੱਤਮ ਗੁਣ ਹੋਵੇ ਸਭ ਹੀ, ਜੇ ਕਹਿੰਦੇ ਮਾਨ ਸਰੋਵਰ ਵਿੱਚ ਭਾਵੇਂ ਚੰਗੇ ਚੰਗੇ ਗੁਣ ਹੋਣ, ਸਭ ਸਹੂਲਤਾਂ ਹੋਣ, ਕਾਂ ਨੂੰ ਕਹੀਏ ਵੀ ਉੱਥੇ ਚੱਲ ਉਹ ਨੀ ਕਿਤੇ ਜਾਏਗਾ, ਤਾਂ ਕਿ ਰਤ ਦੁਰਗੰਧ ਹੈ ਮਾਹੀ, ਕਿਉਂਕਿ ਹੇ ਪਿਤਾ ਉਹ ਜਿਹੜਾ ਕਾਂ ਹੁੰਦਾ ਹੈ ਨਾ ਉਹਦੀ ਜਿਹੜੀ ਪ੍ਰੀਤੀ ਉਹਦਾ ਦੁਰਗੰਧ ਵਾਲੇ ਥਾਂ ਤੇ ਹੁੰਦੀ, ਹੱਡਾ ਰੋੜੀ ਚ ਜਾਂਦਾ ਹੁੰਦਾ, ਤਿਉਂ ਸੱਠ ਭਗਤ ਸੀਖ ਲੈ ਨਾ। ਇਸੇ ਤਰ੍ਹਾਂ ਪਿਤਾ ਜਿਹੜਾ ਮੂਰਖ ਪੁਰਸ਼ ਹੁੰਦਾ ਨਾ ਕਾਂ ਵਰਗਾ, ਉਹ ਵੀ ਚੰਗੀ ਸਿੱਖਿਆ ਨਹੀਂ ਲੈਂਦਾ, ਚੰਗੇ ਥਾਂ ਨਹੀਂ ਜਾਂਦਾ ਹੁੰਦਾ। ਬੰਧਨ ਪਰੇ ਜਗਤ ਕੇ ਭਾਰੀ, ਉਸਦੇ ਕਹਿੰਦੇ ਪੈਰਾਂ ਵਿੱਚ ਭਾਰੀ ਸੰਸਾਰ ਦੇ ਬੰਧਨ ਪਏ, ਜਕੜ ਜੰਦ ਪਏ ਹੁੰਦੇ, ਛੂਟਨ ਏਕ ਉਪਾਏ ਵਿਚਾਰੀ, ਇੱਕੋ ਇੱਕ ਕਹਿੰਦੇ ਬੰਧਨ ਤੂੰ ਛੁੱਟਣ ਦਾ ਉਪਰਾਲਾ ਹੀਲਾ ਸੋਚਿਆ ਜਾਂਦਾ, ਵਿਚਾਰ ਲਾ ਤੂੰ। ਸੁਣ ਧਾਰ ਹੈ ਸਤਿਗੁਰ ਉਪਦੇਸ਼ਾ, ਉਹ ਕੀ ਹੈ ਵੀ ਗੁਰੂ ਦਾ ਉਪਦੇਸ਼ ਸੁਣ ਕੇ ਫਿਰ ਉਹਨੂੰ ਹਿਰਦੇ ਵਿੱਚ ਧਾਰ ਲਵੇ, ਬਹਰ ਨਾ ਰਹੇ ਦੁੱਖ ਕੋ ਲੇਸ਼ਾ, ਫਿਰ ਉਸ ਤੋਂ ਬਾਅਦ ਜਿਹੜੇ ਦੁੱਖ ਗੁਣ ਇਹਨਾਂ ਦਾ ਥੋੜੇ ਮਾਤਰ ਵੀ ਕੋਈ ਨਹੀਂ ਰਹਿੰਦਾ। ਧਨ ਅਰਥੀ ਜੇ ਗੁਰ ਜਗ ਮਾਹੀ, ਇਹ ਮੇਰੇ ਪਿਓ ਜਿਹੜੇ ਮਾਇਆ ਦੇ ਮਤਬਲੀ ਗੁਰੂ ਬਣੇ ਬੈਠੇ ਸੰਸਾਰ ਵਿੱਚ, ਮਾਇਆ ਦੇ ਪੁੱਤ ਨੇ ਨਾ, ਆਤਮ ਗਿਆਨ ਹਿਰਦੇ ਮਹਿ ਨਾ, ਉਹਨਾਂ ਦੇ ਗੁਰੂਆਂ ਦੇ ਹਿਰਦੇ ਵਿੱਚ ਆਤਮਾ ਦਾ ਗਿਆਨ ਆਪ ਹੀ ਨਹੀਂ ਹੁੰਦਾ ਹੈ। ਤਿੰਨ ਤੇ ਪੰਥ ਨ ਸੂਝ ਕੈਸੇ, ਉਹਨਾਂ ਕਹਿੰਦੇ ਮਾਇਆ ਦੇ ਪੁਤਲਿਆਂ ਗੁਰੂਆਂ ਤੋਂ ਕਹਿੰਦੇ ਇਹ ਜਿਹੜਾ ਅਸਲੀ ਰਸਤਾ ਨੀ ਕਿਸ ਤਰ੍ਹਾਂ ਸਮਝਦਾ ਹੈ। ਅੰਧਾ ਆਗੂ ਅੰਧਨ ਜੈਸੇ, ਇਉਂ ਹੀ ਅੰਨਿਆਂ ਦਾ ਜਿਵੇਂ ਆਗੂ ਕਹਿੰਦੇ ਅੰਨਾ ਹੋਵੇ, ਜਾਵਤ ਗਿਰਸੋਂ ਗਰਤ ਮਝਾਰੀ, ਅੰਨੇ ਅੰਨਿਆਂ ਦਾ ਜਿਹੜਾ ਆਗੂ ਅੰਨਾ ਹੁੰਦਾ ਪਹਿਲਾਂ ਤਾਂ ਆਪ ਕਹਿੰਦੇ ਟੋਏ ਵਿੱਚ ਡਿੱਗ ਪੈਂਦਾ ਹੁੰਦਾ। ਜੋ ਤੇ ਪਾਛੇ ਗਿਰ ਹੈ ਸੰਗਾਰੀ, ਉਹਦੇ ਪਿੱਛੇ ਜਿਹੜੇ ਅੰਨੇ ਲੱਗੇ ਹੁੰਦੇ ਉਹ ਵੀ ਨਾਲ ਹੀ ਡਿੱਗ ਪੈਂਦੇ ਖਾਟੇ ਟੋਏ। ਹੇ ਪਿਤ ਕਿਉ ਨਾ ਭਜੈ ਪ੍ਰਭ ਚਰਨ, ਇਸ ਕਰਕੇ ਹੇ ਪਿਤਾ ਭਗਵਾਨ ਦੇ ਚਰਨਾਂ ਨੂੰ ਕਿਉਂ ਨੂੰ ਤੂੰ ਭਜਦਾ ਸੇਵਦਾ। ਹੋਇ ਹੈ ਜਨਮ ਮਰਨ ਕੋ ਹਰਨਾ, ਹੇ ਤੂੰ ਭਜ ਪੈ ਸੇਵ ਲੈ, ਜਨਮ ਮਰਨ ਦਾ ਦੁੱਖ ਨਾਸ ਹੋ ਜਾਊ ਤੇਰਾ। ਕਰ ਸਤ ਸੰਗ ਸਰਸ ਸੁਰ ਤੇਨੂੰ, ਜਿਹੜੀ ਕਾਮ ਧੇਨ ਵਰਗੀ ਗਊ ਸੰਗਤ ਹੈ ਉਹ ਤੂੰ ਕਰਿਆ ਕਰ ਹਮੇਸ਼ਾ। ਸਿਰ ਭਰ ਧਰ ਸੰਤਨ ਪਦ ਰੇਨੂੰ, ਇਸੇ ਤਰ੍ਹਾਂ ਜਿਹੜੇ ਸਾਧੂ ਸੰਤ ਹੈ ਉਹਨਾਂ ਦੇ ਚਰਨਾਂ ਦੀ ਧੂੜ ਤੂੰ ਆਪਣੇ ਸਿਰ ਤੇ ਧਾਰ ਤੇ ਮੱਥੇ ਤੇ ਲਾਇਆ ਕਰ। ਤਰ ਜੈ ਹੈ ਭਾਵ ਸਾਗਰ ਪੂਰੀ, ਇਸ ਤਰ੍ਹਾਂ ਪਿਤਾ ਹਰਨਾਕਸ਼ ਤੂੰ ਸੰਸਾਰ ਜੋ ਮਹਾਨ ਵੱਡਾ ਸਮੁੰਦਰੇ ਤੋਂ ਪਾਰ ਲੰਘ ਜਾਏਗਾ। ਪਾਏ ਪਰਮ ਗਤ ਸਭ ਬੇਦਰੂਰੀ, ਸਭ ਤਰ੍ਹਾਂ ਦੀ ਜਿਹੜੀ ਉੱਚੀ ਅਵਸਥਾ ਉਹ ਤੂੰ ਫਿਰ ਪਾ ਲਵੇਂਗਾ। ਦੈਤ ਰਾਜ ਸੁਨ ਕ੍ਰੋਧ ਵਿਸੇਖਾ, ਹੇ ਭਾਈ ਬਾਲਾ ਜੀ ਜਿਹੜਾ ਦੈਂਤਾਂ ਦਾ ਰਾਜਾ ਮੇਰਾ ਪਿਓ ਸੀ ਮੇਰੇ ਕੋਲੋਂ ਸੁਣ ਕੇ ਉਹਨੂੰ ਤਾਂ ਹੋਰ ਗੁੱਸਾ ਚੜ ਗਿਆ। ਕੰਪਤ ਤਨ ਭਾ ਅਰਣ ਬੇਕਾ, ਸਰੀਰ ਕੰਬਣ ਲੱਗ ਪਿਆ ਤੇ ਉਹਦਾ ਰੂਪ ਕਹਿੰਦੇ ਲਾਲੋ ਲਾਲ ਹੋ ਗਿਆ। ਤਿਰਛੇ ਕੀਨ ਭਯਾਨਕ ਨੈਨਾ, ਮੇਰੇ ਬੱਲੇ ਕਹਿੰਦੇ ਤਿੱਕੇ ਟੇਢੇ ਨੇਤਰ ਜੀ ਉਹਨੇ ਭਿਆਨਕ ਰੂਪ ਕਰ ਲਏ। ਅਧਿਕ ਗਰਜ ਕੈ ਬੋਲਿਓ ਬੈਨਾ, ਤੇ ਕਹਿੰਦੇ ਫਿਰ ਗੱਜ ਕੇ ਮੈਨੂੰ ਬਚਨ ਬੋਲਿਆ। ਅੰਕ ਵਿਖੈ ਤੇ ਦੀਨ ਬਗਾਈ, ਭਾਈ ਬਾਲਾ ਜੀ ਮੇਰੇ ਪਿਓ ਨੇ ਗੋਤ ਵਿੱਚੋਂ ਵਗਾ ਕੇ ਮਾਰਿਆ ਮੈਨੂੰ। ਗਹਿ ਮਾਰੋ ਇਸ ਕੋ ਲੈ ਜਾਈ, ਰਾਕਸ਼ਾਂ ਨੂੰ ਕਹਿੰਦਾ ਵੀ ਇਹਨੂੰ ਫੜ ਕੇ ਜਾ ਕੇ ਕਿਤੇ ਮਾਰ ਮਕਾਓ। ਸੁਤ ਮਮ ਨਹੀਂ ਲਖ ਹੋ ਯੋ ਮਨ ਮੈਂ, ਮੈਂ ਕਹਿੰਦੇ ਮਨ ਵੇ ਜਾਣਦਾ ਮੇਰਾ ਪੁੱਤ ਪੁੱਤ ਕੋਈ ਨਹੀਂ। ਦੀਰਘ ਰੋਗ ਭਇਓ ਇਹ ਤਨ ਮੈਂ, ਮੇਰੇ ਸਰੀਰ ਵਿੱਚ ਬਹੁਤ ਵੱਡਾ ਕੋਈ ਜਿਵੇਂ ਰੋਗ ਪੈਦਾ ਹੋਏ ਰੋਗ ਪੈਦਾ ਹੋ ਗਿਆ ਹੈ। ਅੰਗ ਸਰੋਗ ਕੱਟੇ ਸੁਖ ਹੋਈ, ਸਿਆਣੇ ਵੈਦ ਕਹਿੰਦੇ ਵੀ ਜੇ ਰੋਗ ਵਾਲਾ ਅੰਗ ਕੱਟ ਰਹੀ ਹੈ ਆਪਰੇਸ਼ਨ ਕਰਕੇ ਸਰੀਰ ਨੂੰ ਸੁਖ ਹੋ ਜਾਂਦਾ। ਹਨ ਹੋ ਜਾਏ ਅਚਰਜ ਨਹਿ ਕੋਈ, ਇਸੇ ਤਰ੍ਹਾਂ ਚਰਤਾ ਗੱਲ ਗੱਲ ਗੱਲ ਗੱਲ ਕੋਈ ਨੀ, ਮਾਰ ਕੇ ਮੇਰੇ ਪੁੱਤ ਨੂੰ ਮਾਰ ਖਤਮ ਕਰ ਦੇ। ਮਮ ਭਰਾਤਾ ਕੋ ਮਾਰਨ ਹਾਰੂ, ਕੋ ਵੀ ਮੇਰੇ ਭਰਾ ਨੂੰ ਜਿਹੜਾ ਮਾਰਨ ਵਾਲਾ ਭਗਵਾਨ ਹੈ। ਤੇਹ ਕੋ ਹੈ ਇਹ ਉਪਾਸ਼ਨ ਕਾਰੂ, ਉਹਦੀ ਇਹ ਭਗਤੀ ਕਰਨ ਵਾਲਾ ਉਹਦੇ ਨਾਮ ਨੂੰ ਜਪਣ ਵਾਲਾ ਹੈ। ਨਿਜ ਪਰਿਵਾਰ ਸਰਬ ਕੋ ਤਿਆਗੀ, ਦੇਖੋ ਆਪਣਾ ਜਿਹੜਾ ਕਰਦਾ ਪਰਿਵਾਰ ਉਹਨੂੰ ਇਹਨੇ ਛੱਡ ਦਿੱਤਾ ਹੈ। ਭਇਓ ਬਿਸ਼ਨ ਚਰਨਨ ਅਨੁਰਾਗੀ, ਕੱਲਾ ਹੀ ਭਗਵਾਨ ਵਿਸ਼ਨੂੰ ਦੇ ਚਰਨਾਂ ਦਾ ਪ੍ਰੇਮੀ ਬਣਿਆ ਬੈਠਾ ਹੈ। ਜੋ ਨਿਜ ਸੁਤ ਪਰ ਹਿਤ ਕੋ ਚਾਹੀ, ਕਹਿੰਦੇ ਜਿਹੜਾ ਆਪਣਾ ਪੁੱਤਰ ਹੋਵੇ ਤੇ ਬਗਾਨਿਆਂ ਦਾ ਕਹਿੰਦੇ ਹਿੱਤ ਕਰਨਾ ਭਲਾ ਕਰਨਾ ਚਾਹੇ ਬਗਾਨਿਆਂ ਨਾਲ ਪ੍ਰੇਮ ਕਰੇ। ਸੋ ਰਿਪ ਸਮ ਲਖੀਏ ਮਨ ਮਾਹੀ, ਉਹ ਕਹਿੰਦੇ ਆਪਣੇ ਪੁੱਤਰ ਨੂੰ ਆਪਣੇ ਪੈਰੀ ਦੇ ਸਮਾਨ ਵਿੱਚ ਜਾਣਨਾ ਚਾਹੀਦਾ। ਜੋ ਪਰਸੁਤ ਆਪਣੋ ਹਿਤਕਾਰੀ, ਜਿਹੜਾ ਕੋਈ ਬਗਾਨੇ ਦਾ ਪੁੱਤਰ ਆਪਣਾ ਭਲਾ ਸੋਚਣ ਆਪਣੇ ਨਾਲ ਪ੍ਰੇਮ ਕਰਨ ਵਾਲਾ ਹੋਵੇ। ਪੁੱਤਰ ਸਮਾਨ ਦਿਜੈ ਸੁਖ ਭਾਰੀ, ਉਹਨੂੰ ਆਪਣੇ ਪੁੱਤਰ ਦੇ ਸਮਾਨ ਜਾਣ ਕੇ ਭਾਰੀ ਸੁਖ ਦੇਣਾ ਚਾਹੀਦਾ। ਇਸ ਪ੍ਰਕਾਰ ਸਮਝੋ ਮਨ ਮਾਹੇ, ਇਸ ਤਰ੍ਹਾਂ ਤੁਸੀਂ ਆਪੋ ਆਪਣੇ ਮਨਾਂ ਵਿੱਚ ਸਮਝ ਜਾਓ। ਮਾਰੋ ਬੇਗ ਪੁੱਤਰ ਮਮ ਨਾਹੀ, ਮੇਰਾ ਕੋਈ ਪੁੱਤ ਪੁੱਤ ਨਹੀਂ ਹੈ, ਜਾ ਕੇ ਛੇਤੀ ਦੇ ਕੇ ਨੂੰ ਮਾਰ ਮਕਾਓ। ਸੁਨੀ ਸੇਵਕਨ ਗਿਰਾ ਕਠੋਰਾ, ਹੇ ਭਾਈ ਬਾਲਾ ਜੀ ਇਸ ਤਰ੍ਹਾਂ ਜਦੋਂ ਮੇਰੇ ਪਿਓ ਦੀ ਸਖਤ ਗੱਲ ਸੁਣੀ, ਦਾਨਵ ਉੱਠੇ ਭਯਾਨਕ ਘੋਰਾ, ਭਿਆਨਕ ਦੈਂਤ ਬੈਠੇ ਸੀ ਫਟਾਫਟ ਉੱਠ ਖੜੋਤੇ। ਦੀਰਘ ਦਾਂਤ ਤ੍ਰਿਸ਼ੂਲਹਿ ਹਾਥਾ, ਇਹਨਾਂ ਦੇ ਵੱਡੇ ਵੱਡੇ ਦੰਦ ਹੱਥਾਂ ਵਿੱਚ ਤ੍ਰਿਸ਼ੂਲ ਫੜੇ ਹੋਏ ਸੀ। ਤਾਂਬਰ ਬਰਨ ਬਿਥਰੇ ਕੱਚ ਮਾਥਾ, ਤਾਂਬੇ ਵਰਗਾ ਰੰਗ ਸੀ ਉਹਨਾਂ ਦਾ ਤੇ ਕੇਜੇ ਖਿਲਰੇ ਹੋਏ ਸੀ ਉਹਨਾਂ ਦੇ। ਧਰਹੋ ਧਰਹੋ ਮਾਰੋ ਕਹਿ ਡਾਂਟੇ, ਕਹਿੰਦੇ ਤਾੜ ਕੇ ਕਹਿਣ ਲੱਗੇ ਫੜੋ ਫੜੋ ਇਹਨੂੰ ਮਾਰੋ ਬਈ। ਬੇਗ ਸਰੀਰ ਦੇਹ ਇਸ ਕਾਟੇ, ਕੇ ਛੇਤੀ ਦੇ ਕਿਹੜਾ ਸਰੀਰ ਕੱਟ ਵੱਢ ਦਿਓ ਤ੍ਰਿਸ਼ੂਲਾਂ ਨਾਲ। ਇਕਹਿ ਬਾਰ ਸ਼ਸਤਰ ਸਭ ਡਾਰੇ, ਹੇ ਭਾਈ ਬਾਲਾ ਜੀ ਉਹਨਾਂ ਦੰਤਾਂ ਨੇ ਇੱਕੋ ਵਾਰੀ ਮੇਰੇ ਉੱਪਰ ਸ਼ਸਤਰ ਜੇ ਸਿੱਟੇ ਚਲਾਏ। ਖੜਗ ਸ਼ਕਤ ਤ੍ਰਿਸ਼ੂਲਹਿ ਮਾਰੇ, ਕਿਸੇ ਨੇ ਤਲਵਾਰ ਕਿਸੇ ਨੇ ਕਹਿੰਦੇ ਇਸੇ ਤਰ੍ਹਾਂ ਤ੍ਰਿਸ਼ੂਲ ਕਿਸੇ ਨੇ ਬਰਸ਼ੀ ਮਾਰੀ ਮੇਰੇ ਬਾਲਾ। ਬਿਫਲ ਪ੍ਰਿਆਸ ਤਿਨਹਿ ਪ੍ਰਭ ਖੋਵਾ, ਭਗਵਾਨ ਨੇ ਸਾਰੇ ਜਿਹੜੇ ਯਤਨ ਕੀਤੇ ਸੀ ਨਿਸ਼ਫਲ ਕਰ ਦਿੱਤੇ। ਰੋਮ ਨ ਇਕਹਿ ਬਾਂਕੋ ਹੋਵਾ, ਮੇਰਾ ਇੱਕ ਰੋਮ ਵੀ ਬਿੰਗਾ ਨਹੀਂ ਹੋਇਆ। ਏਕੰ ਓਂਕਾਰ ਬਿਮੁਖ ਨਰ ਜੋ। ਕਿਉਂਕਿ ਭਾਈ ਬਾਲਾ ਜੀ, ਜਿਹੜਾ ਇੱਕ ਓਂਕਾਰ ਤੋਂ ਮਨੁੱਖ ਬੇਮੁਖ ਹੋ ਜਾਂਦਾ ਹੈ, ਜਿਉਂ ਤੇ ਇਹ ਕਿਰਿਆ ਵਿਫਲ ਹੋਇਆ ਸੋ, ਜੇ ਉਹਦੀ ਜਿਹੜੀ ਕਿਰਿਆ ਕੀਤੀ ਸਭ ਨਿਸ਼ਫਲ ਹੁੰਦੀ, ਜਿਹੜਾ ਪਰਮੇਸ਼ਰ ਤੋਂ ਬੇਮੁਖ ਹੁੰਦਾ ਹੈ। ਦੈਤ ਰਾਜ ਨਿਜ ਨੈਨਨ ਦੇਖਾ। ਹਾਂ, ਦੈਂਤਾਂ ਦੇ ਰਾਜੇ ਮੇਰੇ ਪਿਓ ਨੇ ਜਿਹਨੂੰ ਅੱਖਾਂ ਨਾਲ ਦੇਖਿਆ ਵੀ ਇਹ ਤਾਂ ਮਰਿਆ ਹੀ ਨਹੀਂ। ਸ਼ੰਕਤ ਭਾ ਮਨ ਮਾਹੇ ਵਿਸੇਖਾ। ਆਪਣੇ ਮਨ ਦੇ ਵਿੱਚ ਬਹੁਤ ਕਹਿੰਦੇ ਸ਼ੰਕਾ ਸਹਿਤ ਹੋ ਗਿਆ ਪਿਓ। ਬੋਲਿਓ ਬਚਨ ਮਰਤ ਨਹਿ ਐਸੇ। ਦੈਂਤਾਂ ਨੂੰ ਬੋਲਿਆ ਵੀ ਇਸ ਤਰ੍ਹਾਂ ਤਾਂ ਇਹ ਮਾਰਿਆ ਮਰਦਾ ਨਹੀਂ ਹੈ। ਔਰ ਉਪਾਵ ਕਰੋ ਕਹਿ ਜੈਸੇ। ਇਸ ਤਰ੍ਹਾਂ ਮੈਂ ਕਹਿੰਦਾ ਨਾ, ਉਹ ਹੋਰ ਉਪਰਾਲਾ ਹੀ ਲਿਓ ਕਰ ਲਓ। ਗਜ ਆਗੈ ਗਹਿ ਇਹ ਚੀਰਾ ਵਹੋ। ਇਹਨੂੰ ਫੜ ਕੇ ਨਾ ਹਾਥੀ ਅੱਗੇ ਸਿੱਟ ਕੇ ਤੇ ਚਰਾ ਦਿਓ, ਪੜਵਾ ਦਿਓ। ਸਰਪਨ ਤੇ ਸਭ ਅੰਗ ਡਸਾ ਵਹੋ। ਫਿਰ ਬਹੁਤੇ ਜ਼ਹਿਰੀਲੇ ਸੱਪ ਲਿਆ ਕੇ ਇਹਦੇ ਸਰੀਰ ਤੇ ਡੰਗ ਮਰਾਓ ਉਹਨਾਂ ਦੇ, ਜੇਕਰ ਤਹਿ ਤੇ ਹੋਵੇ ਉਬਾਰਾ। ਹਾਥੀ ਤੋਂ ਵੀ ਬਚੇ, ਸੱਪਾਂ ਦੇ ਡੰਗ ਤੋਂ ਵੀ ਇਹਦਾ ਬਚਾ ਹੋ ਜਾਏ, ਨਾ ਮਰੇ। ਮਾਰੋ ਬਿਖਦੇ ਬੀਜ ਅਹਾਰਾ। ਭੋਜਨ ਦੇ ਵਿੱਚ ਜ਼ਹਿਰ ਪਾ ਕੇ ਖਵਾ ਕੇ ਇਹਨੂੰ ਮਾਰ ਦਿਓ। ਸੁਣ ਕਰ ਕੀਨੇ ਸਰਬ ਉਪਾਈ। ਭਾਈ ਬਾਲਾ ਜੀ, ਸੁਣ ਕੇ ਮੇਰੇ ਪਿਓ ਤੇ ਸਾਰੇ ਮੈਨੂੰ ਮਾਰਨ ਦੇ ਉਪਰਾਲੇ ਹੀਲੇ ਕੀਤੇ। ਗਜ ਇਹ ਬਿਖ ਤੇ ਦੁੱਖ ਨਹਿਰਾਈ। ਕਹਿੰਦੇ ਹਾਥੀ ਅੱਗੇ ਵੀ ਸੁੱਟਿਆ, ਮੈਨੂੰ ਕੁਰਾਈ ਜਿੰਨਾ ਦੁੱਖ ਨੀ, ਫਿਰ ਇਸੇ ਤਰ੍ਹਾਂ ਸੱਪਾਂ ਦੇ ਡੰਗਰ ਆਏ ਉਹਦਾ ਦੁੱਖ ਨੀ ਕੋਈ, ਫਿਰ ਇਸੇ ਤਰ੍ਹਾਂ ਭੋਜਨ ਵਿੱਚ ਜ਼ਹਿਰ ਦੇ ਕੇ ਖਵਾਈ ਉਹਦਾ ਵੀ ਰਾਈ ਜਿੰਨਾ ਦੁੱਖ ਨੀ, ਅਸਰ ਹੀ ਨਹੀਂ ਹੋਇਆ ਮੇਰੇ ਤੇ। ਸ੍ਰੀ ਕਰਤਾਰ ਭਇਓ ਰਖਵਾਰਾ। ਕਿਉਂਕਿ ਜਿਹੜਾ ਸੰਸਾਰ ਦਾ ਕਰਤਾਰ ਹੈ, ਕਰਤਾ, ਉਹ ਮੇਰਾ ਰੱਖਿਆ ਕਰਨ ਵਾਲਾ ਹੈ। ਕਹੋ ਕੌਣ ਤੇ ਸਕੈ ਜੋ ਮਾਰਾ। ਦੱਸੋ ਭਾਈ ਬਾਲਾ ਜੀ, ਦਾ ਕਰਤਾਰ ਰਖਵਾਲਾ ਨੂੰ ਕੌਣ ਕੋਈ ਮਾਰ ਸਕਦਾ, ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਬਹਰੋ ਦੇਹ ਬਾਂਧ ਕਰ ਮੇਰਾ। ਇਸੇ ਤਰ੍ਹਾਂ ਫਿਰ ਮੇਰੇ ਸਰੀਰ ਨੂੰ ਬੰਨ ਲਿਆ, ਉਤੰਗ ਗਿਰ ਤੇ ਗਹਿ ਗੇਰਾ। ਜਿਹੜਾ ਉੱਚਾ ਪਹਾੜ ਸੀ ਉੱਥੋਂ ਹੇਠਾਂ ਨੂੰ ਰੋੜਿਆ, ਸਿੱਟਿਆ ਮੈਨੂੰ। ਬਹੁਤ ਬਾਰਲੇ ਬਾਰ ਡੁਬਾਇਓ। ਬਹੁਤੀ ਵਾਰੀ ਲੈ ਕੇ ਮੈਨੂੰ ਕਹਿੰਦੇ ਬੰਨ ਬੰਨ ਕੇ ਪਾਣੀ ਵਿੱਚ ਡੁਬੋਇਆ। ਕਰ ਪ੍ਰਚੰਡ ਪਾਵਕ ਮਹਿ ਪਾਇਓ। ਉਹ ਕਹਿੰਦੇ ਤਿੱਖੀ ਅੱਗ ਬਾਲ ਕੇ ਤੇ ਫਿਰ ਉਹਦੇ ਵਿੱਚ ਮੈਨੂੰ ਪਾਇਆ, ਅੱਗ ਵੀ ਸਾੜਿਆ। ਕਿਤਕ ਦਿਵਸ ਨਹਿ ਦਇਓ ਅਹਾਰੂ। ਭਾਈ ਬਾਲਾ, ਕੋਈ ਦਿਨ ਮੈਨੂੰ ਖਾਣ ਨੂੰ ਕੋਈ ਭੋਜਨ ਨਹੀਂ ਦਿੱਤਾ, ਭੁੱਖਾ ਤੇ ਹਾਇਆ ਰੱਖਿਆ। ਮਾਰਨ ਚਹਿਤ ਅਨਕ ਪ੍ਰਕਾਰ। ਭਾਈ ਬਾਲਾ, ਅਨੇਕਾਂ ਢੰਗਾਂ ਨਾਲ ਮੈਨੂੰ ਮਾਰਨਾ ਚਾਹੁੰਦੇ ਦੈਂਤ। ਸਭ ਉਪਾਏ ਭੇ ਬਾਦ ਤੈਨੂੰ ਕੇ। ਸਾਰੇ ਮਾਰਨ ਦੇ ਉਪਰਾਲੇ ਹਿਲੇ ਉਹਨਾਂ ਦੇ ਨਿਸ਼ਫਲ ਹੋ ਗਏ। ਮਨ ਚਿੰਤਾ ਭੀ ਅਧਿਕ ਜਿਨੂੰ ਕੇ। ਦੈਂਤਾਂ ਦੇ ਵੀ ਇਹਦੇ ਵਿੱਚ ਬੜੀ ਚਿੰਤਾ ਵੱਧ ਗਈ ਵੀ ਇਹ ਮਰਦਾ ਹੀ ਨਹੀਂ। ਦੋਹਰਾ ਹਰ ਨਾਖਸ਼ ਅਵ ਲੋਕ ਕਹਿ। ਮੇਰਾ ਜਿਹੜਾ ਪਿਓ ਸੀ ਮੇਰੇ ਵੱਲੋਂ ਜਾਉਂਦਾ ਵੇਖ ਕੇ, ਚਿੰਤਾ ਜਗੀ ਵਿਸਾਲ। ਮੇਰੇ ਪਿਓ ਨੂੰ ਬੜੀ ਚਿੰਤਾ ਕਹਿੰਦੇ ਜਾਗ ਪਈ, ਪ੍ਰਗਟ ਹੋ ਗਈ। ਸਭ ਉਦਮ ਨਿਸ਼ਫਲ ਗਏ। ਇਹ ਪੁੱਤਰ ਨੂੰ ਮਾਰਨ ਦੇ ਸਾਰੇ ਯਤਨ ਕੀਤੇ ਨਿਸ਼ਫਲ ਚਲੇ ਗਏ। ਮਾਰਿਓ ਮਰਤ ਨ ਬਾਲ। ਮੇਰਾ ਜਿਹੜਾ ਬੱਚਾ ਪ੍ਰਹਿਲਾਦ ਮਾਰਿਆ ਹੋਇਆ ਮਰਦਾ ਹੀ ਨਹੀਂ। ਚੌਪਈ ਮੈਂ ਭਿਆਨਕ ਕੱਟ ਬਚਨ ਉਚਾਰੇ। ਆਹ ਕਹਿੰਦੇ ਦੇਖੋ ਮੈਂ ਕਿੱਡੇ ਕਠਿਨ ਤੋਂ ਕੌੜੇ ਜਿਹੜੇ ਬਚਨੇ ਨੂੰ ਕਹੇ। ਸੁਣ ਕਰ ਇਹ ਔਰ ਹਰਖ ਅਪਾਰੇ। ਇਹ ਮੇਰੇ ਕੌੜੇ ਬਚਨਾਂ ਨੂੰ, ਸਖਤ ਬਚਨਾਂ ਨੂੰ ਸੁਣ ਕੇ ਕਹਿੰਦੇ ਖੁਸ਼ ਹੋ ਕੇ ਹੱਸ ਹੱਸ ਕੇ ਬੋਲਦਾ। ਅਮਿਤ ਪ੍ਰਭਾਵ ਤੇਜ ਨਹਿ ਥੋਰਾ। ਮੇਰੇ ਕਹਿੰਦੇ ਪੁੱਤਰ ਦਾ ਜਿਹੜਾ ਪ੍ਰਭਾਵ ਮਿਣਤੀ ਥੋਰਾ ਹੈ ਤਾਂ ਕੋਈ ਥੋੜਾ ਤੇਜ ਨਹੀਂ ਹੈ। ਨਿਸ਼ਚੈ ਆਹੈ ਸ਼ਤਰੂ ਇਹ ਮੋਰਾ। ਤੋਂ ਨਕੀਨ ਕਰ ਲੋ, ਮੇਰਾ ਤਾਂ ਇਹ ਜਿਹੜਾ ਪੁੱਤ ਨਾ ਪੱਕਾ ਬੈਰੀ ਹੈ। ਇਹ ਸੰਗ ਵਧਿਓ ਵਿਸਾਲ ਵਿਰੋਧ। ਮੇਰੇ ਪੁੱਤਰ ਦੇ ਨਾਲ ਮੇਰਾ ਬੜਾ ਤਕੜਾ ਬੈਰ ਵਿਰੋਧ ਵਰ ਗਿਆ। ਮਰਨੋ ਹੋਏ ਹੋਤ ਉਰ ਬੋਧਾ। ਮੇਰੇ ਦੇ ਤਾਂ ਇਉਂ ਕਹਿੰਦੇ ਸਮਝ ਆਉਂਦੀ ਹੈ, ਇਉਂ ਗਿਆਨ ਆਉਂਦਾ ਵੀ ਇਹਦੇ ਹੱਥੀ ਮੇਰਾ ਮਰਨਾ ਹੋ, ਮੈਂ ਮਰੂੰਗਾ। ਇਸ ਪ੍ਰਕਾਰ ਚਿੰਤਾ ਮੈਂ ਦੀਨਾ। ਇਸ ਤਰ੍ਹਾਂ ਕਹਿੰਦੇ ਮੇਰਾ ਪਿਓ ਚਿੰਤਾ ਵਿੱਚ ਬਹੁਤ ਦੁਖੀ ਹੋਇਆ। ਸ੍ਰੀ ਹੱਥ ਹੋਇਓ ਬਦਨ ਮਲੀਨਾ। ਸੋਭਾ ਜੀ ਨਾਸ ਹੋ ਗਈ, ਮੂੰਹ ਜਾ ਬੜਾ ਕਹਿੰਦੇ ਮੈਲਾ ਹੋ ਗਿਆ, ਮੁਰਝਾ ਗਿਆ। ਸੰਡਾ ਮਰਕਾ ਲੱਖ ਗਤ ਤਾਸੂ। ਇਸ ਤਰ੍ਹਾਂ ਮੇਰੇ ਪਿਓ ਜੀ ਕਹਿੰਦੇ ਸੰਡਾ ਮਰਕਾ ਉਸਤਾਦ ਨੇ ਹਾਲਤ ਜੀ ਜਾਣ ਕੇ ਲੈ ਕਰ ਗਏ ਇਕਾਂਤ ਅਵਾਸ। ਮੇਰੇ ਪਿਓ ਹਰਨਾਕਸ਼ ਨੂੰ ਕਹਿੰਦੇ ਜਿੱਥੇ ਇਕਾਂਤ ਘਰ ਸੀ ਨਾ ਹੋਰ ਕੋਈ ਨੀ, ਉੱਥੇ ਕੱਲਿਆਂ ਨੂੰ ਲੈ ਕੇ ਚਲੇ ਗਏ। ਸਮਝਾਵਾ ਕਹਿ ਮਧੁਰੀ ਬਾਨੀ। ਮੇਰੇ ਪਿਓ ਨੂੰ ਕਹਿੰਦੇ ਬਹੁਤ ਮਿੱਠੇ ਵਚਨ ਕਹਿ ਕੇ ਸਮਝਾਇਆ। ਸੁਣ ਸਤੇਸ਼ ਕਸ ਚਿੰਤਾ ਠਾਨੀ। ਇਹ ਧਰਤੀ ਦੇ ਰਾਜੇ ਹਰਨਾਕਸ਼ ਕਿਉਂ ਐਸੀ ਚਿੰਤਾ ਕੀਤੀ ਤੈਨੇ। ਤਬ ਬਿਲੋਕ ਕਹਿ ਪ੍ਰਿਗਟੀ ਬਾਂਕੀ। ਇਹ ਤਾਂ ਹਰਨਾਕਸ਼ ਭਰਵੱਟੇ ਢੇਡੇ ਵੇ ਕੇ ਤ੍ਰੈ ਲੋਕਾਂ ਨੂੰ ਸੁਧ ਰਹੇ ਨਕਾਂਕੀ। ਕਿੰਨਾ ਲੋਕਾਂ ਨੂੰ ਕਹਿੰਦੇ ਕਿਸੇ ਤਰ੍ਹਾਂ ਦੀ ਕੋਈ ਖੋਸ਼ ਖਬਰ ਨਹੀਂ ਰਹਿੰਦੀ ਹੈ। ਸਿਸਕੀ ਕੇ ਤਿਕ ਬਾਤ ਜੋ ਦੀਨਾ। ਬੱਚੇ ਭਰਾ ਲੈ ਕਿੰਨੀ ਗੱਲ ਹੈ ਜਿਹਨੂੰ ਦੇਖ ਕੇ ਤੂੰ ਦੁਖੀ ਹੋ ਰਿਹਾ। ਤੁਮਰੇ ਹੈ ਸਭ ਲੋਕ ਅਧੀਨਾ। ਤੇਰੇ ਤਾਂ ਕਹਿੰਦੇ ਸਾਰੇ ਜਿਹੜੇ ਲੋਕ ਹੈ ਅਧੀਨ ਹੈ ਬਸ ਹੈ। ਤਜ ਚਿੰਤਾ ਇੱਕ ਸੁਣਹੋ ਉਪਾਈ। ਇਹ ਹਰਨਾਕਸ਼ ਇੱਕ ਚਿੰਤਾ ਛੱਡ ਕੇ ਆਪਣੇ ਪੁੱਤਰ ਨੂੰ ਮਾਰਦਾ ਇੱਕ ਉਪਰਾਲਾ ਹੀਲਾ ਸੁਣ ਸਾਥੋਂ। ਵਰਨ ਪਾਸ ਸੋ ਬੰਧ ਦੋਹ ਲਿਆ। ਜਿਹੜੀ ਵਰਨ ਪਾਸ ਹੈ ਨਾ, ਵਰਨ ਫਾਂਸ ਹੈ, ਨਾਗ ਫਾਂਸ, ਇਹਨੂੰ ਲਿਆ ਕੇ ਪੁੱਤਰ ਨੂੰ ਬੰਨੋ ਨੂੜੋ। ਸ਼ੁਕਰ ਨਿਕੇਤ ਆਏ ਹੈ ਜੌਲ। ਜਿੰਨਾ ਚਿਰ ਕਹਿੰਦੇ ਸਾਡਾ ਜਿਹੜਾ ਪਿਓ ਹੈ ਘਰ ਵਿੱਚ ਨਹੀਂ ਆ ਜਾਂਦਾ ਹੈ। ਹਮ ਰਾਖਾ ਹੈ ਬੰਦੇ ਇਹ ਤੌਲ। ਉਹਨਾਂ ਚਿਰ ਨਾਗ ਫਾਹੀ ਦੇ ਨਾਲ ਇਹ ਤੇਰੇ ਪੁੱਤਰ ਨੂੰ ਅਸੀਂ ਬੰਨ ਕੇ ਨੂੜ ਕੇ ਰੱਖਾਂਗੇ। ਯਾ ਕੀ ਹੈ ਜਬ ਬੈਸ ਬਡੇਰੀ। ਹੇ ਹਰਨਾਕਸ਼ ਜੀ, ਜਿਸ ਵੇਲੇ ਤੇਰੇ ਪੁੱਤਰ ਪ੍ਰਹਿਲਾਦ ਦੀ ਉਮਰ ਵੱਡੀ ਹੋ ਜਾਏ ਤਬ ਐ ਹੈ ਉਰਸ ਮਤ ਕਨੇਰੀ। ਜਦੋਂ ਨੂੜ ਕੇ ਰੱਖਿਆ ਤਾਂ ਕੀਤਾ, ਫਿਰ ਦੇ ਵਿੱਚ ਇਹਨੂੰ ਚੰਗੀ ਅਕਲ ਮਤ ਆ ਜਾਏਗੀ। ਸਿੱਖਿਆ ਦੇ ਸ਼ੁਕਰ ਪੁੰਨ ਆਏ। ਫਿਰ ਸਾਡਾ ਜਿਹੜਾ ਪਿਓ ਹੈ ਨਾ, ਸ਼ੁਕਰ ਉਹ ਆ ਕੇ ਤੇਰੇ ਪੁੱਤਰ ਨੂੰ ਸਿੱਖਿਆ ਦੇਵੇਗਾ। ਰਾਜਨੀਤ ਸਭ ਲੇਹ ਪੜਾਈ। ਹਾਂ, ਜਿਹੜੀ ਰਾਜਨੀਤੀ ਦੀ ਵਿਦਿਆ ਸਾਰੀ ਚੰਗੀ ਤਰ੍ਹਾਂ ਇਹਨੂੰ ਪੜਾ ਲਵੇਗਾ। ਤਿੰਨ ਤੇ ਸੁਣ ਕਰ ਆਸ ਧਨ ਜੇਸ਼ਾ। ਹੇ ਭਾਈ ਬਾਲਾ ਜੀ, ਮੇਰੇ ਜਿਹੜੇ ਉਸਤਾਦ ਸੰਡਾ ਮਰਕਾ ਸੀ ਉਹਨਾਂ ਤੋਂ ਸੁਣ ਕੇ ਕਹਿੰਦੇ ਜਿਹੜਾ ਹਰਨਾਕਸ਼ ਪਿਓ ਸੀ, ਮਨ ਬਚਨ ਪੁਨ ਦਈ ਦਿਨੇਸ਼ਾ। ਉਹਦਾ ਬਚਨ ਮੰਨ ਕੇ ਇਸ ਤਰ੍ਹਾਂ ਦੀ ਆਗਿਆ ਕਰ ਦਿੱਤੀ। ਫਿਰ ਲੈ ਜਾਵੋ ਦਿੱਡ ਬਾਂਧ ਪਠਾਵੋ, ਚੰਗੀ ਤਰ੍ਹਾਂ ਵੀ ਲੈ ਜਾਓ ਤੇ ਚੰਗੀ ਤਰ੍ਹਾਂ ਬੰਨ ਕੇ ਨਾ ਨਾਗ ਫਾਂਸ ਨਾਈ, ਜਾਣੀ ਫਾਹੀ ਫਾਹ ਜਿਵੇਂ ਕਿਸੇ ਨੂੰ ਨੂੜਿਆ ਹੁੰਦਾ ਇਸ ਤਰ੍ਹਾਂ ਭਾਈ ਜੇ ਬੰਨ ਕੇ ਨਾ ਹੱਥ ਪੈਰ ਜੇ ਨੂੰ ਚੰਗੀ ਤਰ੍ਹਾਂ ਪੜਾਓ ਬੰਨ ਕੇ। ਧਰਮ ਤੇ ਵਰਗਹਿ ਸਰਬ ਸਿਖਾਵੋ। ਬਾਕੀ ਕਹਿੰਦੇ ਜਿਹੜਾ ਧਰਮ ਹੈ ਤੇ ਅਰਥ ਹੈ ਤੇ ਕਾਮ ਹੈ, ਇਹ ਜਿਹੜੇ ਤਿੰਨ ਹੈ ਇਹ ਸਾਰਾ ਤੁਸੀਂ ਸਿਖਾਉਣਾ ਹੈ। ਬਾਕੀ ਮੋਖ ਦੇ ਸੰਬੰਧ ਵਿੱਚ ਨਹੀਂ, ਮੁਕਤੀ ਦੇ ਸੰਬੰਧ ਵਿੱਚ ਨਹੀਂ ਕੋਈ ਗੱਲ ਕਰਨੀ, ਕੋਈ ਵਿਦਿਆ ਨਹੀਂ ਪੜਾਉਣੀ ਮੁਕਤ ਹੋਣ ਦੀ। ਸੰਡੇ ਮਰ ਕੇ ਬੰਧਨ ਕਰਕੇ। ਕਹਿੰਦੇ ਭਾਈ ਬਾਲਾ ਜੀ, ਇਸ ਤਰ੍ਹਾਂ ਪਿਓ ਤੋਂ ਸੁਣ ਕੇ ਸੰਡਾ ਮਰਕਾ ਨੇ ਮੈਨੂੰ ਚੰਗੀ ਤਰ੍ਹਾਂ ਨਾਗ ਫਾਂਸ ਰਾਹੀਂ ਬੰਨ ਲਿਆ, ਨੂੜ ਲਿਆ। ਰੱਖਿਓ ਅੰਤਰ ਮੋਕੋ ਕਰਕੇ। ਫਿਰ ਆਪਣੇ ਘਰ ਦੇ ਅੰਦਰ ਮੈਨੂੰ ਨੂੜ ਕੇ ਰੱਖਿਆ ਦੋਹਾਂ ਨੇ। ਆਏ ਆਪਣੋ ਪਾਠ ਪੜਾਵਤ। ਭਾਈ ਬਾਲਾ ਜੀ, ਉਹ ਸਮੇਂ ਅਨੁਸਾਰ ਆ ਕੇ ਆਪਣੀ ਸੰਥਿਆ ਜੀ ਮੈਨੂੰ ਵਿਦਿਆ ਜੀ ਪੜਾ ਜਾਂਦੇ। ਤਿੰਨ ਕੋ ਕਹਿਓ ਨਾ ਮਨ ਮੈਂ ਭਾਵਤ। ਉਹਨਾਂ ਦਾ ਕਿਹਾ ਮੈਨੂੰ ਮਨ ਵਿੱਚ ਕੋਈ ਚੰਗਾ ਹੀ ਨਾ ਲੱਗਦਾ, ਮੈਂ ਸੁਣਦਾ ਹੀ ਨਾ ਧਿਆਨ ਨਾਲ। ਰਾਗ ਦੁਆਖ ਜਹ ਮਾਹੇ ਬਿਸਾਲਾ। ਜਿਸ ਕਹਿੰਦੇ ਵਿਦਿਆ ਵਿੱਚ ਪੜ੍ਹੇ ਤੋਂ ਬੜੀ ਭਾਰੀ ਰਾਗ ਦੁਵੇਸ਼ ਪੈਦਾ ਹੋ ਜਾਂਦੇ। ਕਿਉਂ ਮਨ ਰੁਚੈ ਜਗਤ ਜੰਜਾਲਾ। ਇਹ ਧੰਦਿਆਂ ਵਾਲੀ ਜੰਜਾਲ ਫਾਹੇ ਪਾਉਣ ਵਾਲੀ ਵਿਦਿਆ ਮੇਰੇ ਮਨ ਵਿੱਚ ਭਲਾ ਕਿਵੇਂ ਚੰਗੀ ਲੱਗੇ। ਸ੍ਰੀ ਕਰਤਾਰ ਚਰਨ ਲਿਵ ਲਾਗੀ। ਮੇਰੀ ਤਾਂ ਕਰਤਾਰ ਦੇ ਚਰਨਾਂ ਵਿੱਚ ਬਿਰਤੀ ਲੱਗੀ ਜੁੜੀ ਹੈ। ਅਹਿਨਸ ਵਿੱਚ ਵਿਵੇਕ ਅਨੁਰਾਗੀ। ਜਿਹਨੇ ਰਾਤ ਕਹਿੰਦੇ ਇਸ ਤਰ੍ਹਾਂ ਜਿਹੜਾ ਗਿਆਨ ਹੈ ਵਿਚਕਾਰ ਉਹਦੇ ਵਿੱਚ ਪ੍ਰੇਮੀ ਹੋਈ ਰਹਿੰਦੀ। ਜਗਤ ਅਸਾਰ ਸਰਬ ਹੀ ਜਾਨਾ। ਮੈਂ ਤਾਂ ਇਸ ਤਰ੍ਹਾਂ ਦੇ ਗਿਆਨ ਕਰਕੇ ਸਾਰੇ ਸੰਸਾਰ ਨੂੰ ਅਸਲ ਝੂਠਾ ਕਰਕੇ ਜਾਣਿਆ। ਸਿਮਰਨ ਨਾਮ ਸਾਰ ਇੱਕ ਮਾਨਾ। ਸਿਮਰਨ ਨਾਮ ਦਾ ਸਿਮਰਨ ਇਹਨੂੰ ਇੱਕ ਸਾਰ ਰੂਪ ਦੇ ਵਿਸ਼ੇਸ਼ ਰੂਪ ਦੇ ਵਿੱਚ ਮੰਨਿਆ। ਜਬ ਸੋ ਘਰ ਕੇ ਕਾਜ ਸਿਧਾਵੈ। ਭਾਈ ਬਾਲਾ ਜੀ ਮੇਰੇ ਉਸਤਾਦ ਸੰਡਾ ਮਰਕਾ ਜਦੋਂ ਆਪਣੇ ਘਰ ਦਾ ਕੰਮ ਕਰ ਲਿਓ ਕਿਤੇ ਆਸੇ ਪਾਸੇ ਚਲੇ ਜਾਂਦੇ, ਤਬ ਦੈਂਤਨ ਕੇ ਬਾਲਕ ਆਵੈ। ਕਹਿੰਦੇ ਜਿਹੜੇ ਦੈਂਤਾਂ ਦੇ ਬੱਚੇ ਸੀ ਨਾ ਉਹ ਕਹਿੰਦੇ ਮੇਰੇ ਕੋਲ ਆ ਜਾਂਦੇ। ਸ਼ੁਭ ਉਪਦੇਸ਼ ਦਿਓ ਮੈਂ ਤਾਹੂੰ। ਉਹਨਾਂ ਬੱਚਿਆਂ ਨੂੰ ਵੀ ਚੰਗਾ ਵਧੀਆ ਉਪਦੇਸ਼ ਦਿੰਦਾ। ਸੁਣ ਕਰ ਸੋ ਧਾਰ ਹੈ ਉਰ ਮਾਹੂ। ਕਹਿੰਦੇ ਉਹ ਜਿਹੜੇ ਦੈਂਤਾਂ ਦੇ ਬੱਚੇ ਸੀ ਮੈਥੋਂ ਉਪਦੇਸ਼ ਸੁਣ ਕੇ ਹਿਰਦੇ ਵਿੱਚ ਧਾਰ ਲੈਂਦੇ, ਹਿਰਦੇ ਵਿੱਚ ਵਸਾ ਲੈਂਦੇ। ਬੂਝਹਿ ਸੁਣ ਕਰ ਪ੍ਰਸ਼ਨ ਬਹੋਰੀ। ਮੈਂ ਫਿਰ ਉਹਨਾਂ ਦੇ ਅੱਗੇ ਪ੍ਰਸ਼ਨ ਜਾ ਕਰਕੇ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਕੀ ਪੜ੍ਹਿਆ ਕੀ ਸਿੱਖਿਆ ਹੈ। ਜਾਗ ਹੈ ਤਿੰਨ ਔਰ ਭਗਤ ਨਾ ਥੋਰੀ। ਜਿਉਂ ਜਿਉਂ ਕਹਿੰਦੇ ਮੈਂ ਉਹਨਾਂ ਨੂੰ ਪੜਾਉਂਦਾ ਭਗਤੀ ਦੇ ਬਚਨ ਸੁਣਾਉਂਦਾ ਤਿਵੇਂ ਤਿਵੇਂ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਭਗਤੀ ਭਾਵ ਥੋੜਾ ਨਾ ਜਾਗਦਾ ਹੋਰ ਭਗਤੀ ਭਾਵ ਪੈਦਾ ਹੁੰਦਾ। ਆਓ ਮੇਰੇ ਵਾਂਗ ਪ੍ਰੇਮ ਨਾਲ ਭਗਤੀ ਕਰਨ ਵਿੱਚ ਜੁੜ ਜਾਂਦੇ। ਰਾਮ ਕਹਿ ਸਰਤਾਲ ਗਵਾ ਚਟੀਆ ਸਵੈ ਵਿਗਾਰੇ, ਜਿਵੇਂ ਬਾਣੀ ਵਿੱਚ ਆਉਂਦਾ ਵੀ ਰਾਮ ਰਾਮ ਕਹਿੰਦਾ ਨਾਲੇ ਉਹ ਛੇਣੇ ਜੇ ਖੜਕਾਉਂਦਾ ਅਤੇ ਉਹ ਬੱਚਿਆਂ ਨੂੰ ਨਾਲ ਲੈਂਦਾ ਹੈ ਅਤੇ ਇਸ ਤਰ੍ਹਾਂ ਜਿੰਨੇ ਬੱਚੇ ਸੀ ਸਾਰੇ ਹੀ ਆਪਣੇ ਪਾਸੇ ਲਾ ਲਏ। ਇਹ ਭਾਈ ਬਾਲਾ ਜੀ ਦੇ ਪੁੱਛਣ ਤੋਂ ਪ੍ਰਹਿਲਾਦ ਭਗਤ ਨੇ ਜਿਵੇਂ ਆਪਣਾ ਪ੍ਰਸੰਗ ਸੁਣਾਇਆ ਸੀ ਉਹਦੇ ਵਿੱਚ ਆਪਾਂ ਦੂਸਰੇ ਦੀਵਾਨ ਵਿੱਚ ਵੀ ਸਰਵਣ ਕੀਤਾ ਹੈ। ਇਸ ਤੋਂ ਅਗਲਾ ਪ੍ਰਸੰਗ ਜਿਵੇਂ ਪ੍ਰਹਿਲਾਦ ਜੀ ਨੇ ਭਾਈ ਬਾਲਾ ਜੀ ਨੇ ਸੁਣਾਇਆ ਉਹ ਕੱਲ੍ਹ ਦੇ ਤੀਸਰੇ ਦੀਵਾਨ ਵਿੱਚ ਆਪਾਂ ਸਰਵਣ ਕਰਾਂਗੇ। ਉਹ ਜਿਵੇਂ ਵੀ ਆਏਗਾ ਆਪਾਂ ਸੁਣ ਕੇ ਲਾਹਾ ਲਾਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਸ਼ੁਭ ਉਪਦੇਸ਼ ਦਿਓ ਮੈਂ ਤਾਹੂੰ, ਸੁਣ ਕਰ ਸੋ ਧਾਰ ਹੈ ਉਰ ਮਾਹੂ। ਬੂਝਹਿ ਸੁਣ ਕਰ ਪ੍ਰਸ਼ਨ ਬਹੋਰੀ, ਜਾਗਹਿ ਤਿੰਨ ਔਰ ਭਗਤ ਨਾ ਥੋਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਪਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਜ਼ਾਰਾ ਆਧਾਰ, ਹੇ ਠਾਕਰ ਹਾਂ ਦਾਸਰੋ ਨਾ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਹੈ ਪਰੋਇ। ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚੜੇ ਪਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰ ਉਸਾਰਨ ਹਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰ ਉਸਾਰਨ ਹਾਰ, ਤੂੰ ਠਾਕ